ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਪਰ ਦੁਖ ਭਿਖ ਕਰ ਹੋਇ ਦੁਖੀ ਪਰ ਸੁਖ ਭਿਖ ਹਰ ਖਾਇ ਮੁਕਤ ਪੰਥ ਨਿਸ ਦਿਨ ਪਰੇ ਤਿੰਨ ਸੰਤਨ ਪਰ ਪਾਇ ਪਰ ਦੁਖ ਭਿਖ ਕਰ ਹੋਇ ਦੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਮਹਾਨੀ ਸੰਤ ਦੀ ਬਾਣ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਅਤੇ ਸਿੰਘੀ ਦੇ ਨਿਯਮਾਂ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਹੈ। ਆਪ ਸਰਵਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਮੁੜ ਤੋਂ ਚੱਲ ਰਿਹਾ ਹੈ, ਉਸਨੂੰ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਵੇਂ ਆਪ ਜੀ ਗੁਜਰਾਤ ਵੱਲੀ ਸਮੁੰਦਰ ਦੇ ਨੇੜੇ ਟਾਪੂ ਦੇ ਵਿੱਚ ਹਾਰੋਪੁਰ ਸ਼ਹਿਰ ਵਸਿਆ ਹੋਇਆ ਹੈ, ਇੱਥੇ ਚਲੇ ਗਏ ਸਨ। ਇੱਥੇ ਦਾ ਜੈਨ ਮਤ ਵਿੱਚੋਂ ਜਿਹੜਾ ਸਰੇਵੜਾ ਜੈਨੀ ਹੈ, ਲੋਕਾਂ ਦਾ ਗੁਰੂ ਬਣਿਆ ਹੋਇਆ ਸੀ ਅਤੇ ਆਪਣੇ ਆਪ ਨੂੰ ਹੀ ਇਹ ਰੱਬ ਸਮਝਦਾ ਸੀ ਅਤੇ ਲੋਕਾਂ ਨੂੰ ਵੀ ਇਹ ਉਪਦੇਸ਼ ਦਿੰਦਾ ਸੀ ਵੀ ਕਿ ਰੱਬ ਰੂਪ ਕੋਈ ਨਹੀਂ ਹੈ, ਆਹ ਜਿਹੜੀ ਸ੍ਰਿਸ਼ਟੀ ਹੈ ਇਹ ਤਾਂ ਅੱਗੇ ਤੋਂ ਅੱਗੇ ਆਪੇ ਹੋਈ ਜਾਂਦੀ ਹੈ, ਜਿਵੇਂ ਘਾਹ ਤੋਂ ਘਾਹ ਅੱਗੇ ਉੱਗੀ ਜਾਂਦਾ ਹੈ, ਦਰਖਤ ਤੋਂ ਦਰਖਤ ਅੱਗੇ ਪੈਦਾ ਹੋਈ ਜਾਂਦੇ ਹੈ, ਅੰਨ ਤੋਂ ਅੰਨ ਅੱਗੇ ਅੱਗੇ ਵਧੀ ਫੁੱਲੀ ਜਾਂਦਾ ਪੈਦਾ ਹੋਈ ਜਾਂਦਾ, ਇਵੇਂ ਕਹਿੰਦੇ ਮਨੁੱਖ ਤੋਂ ਮਨੁੱਖ ਹੋਈ ਜਾਂਦੇ, ਹੋਰ ਕੋਈ ਕਰਤਾ ਕੁਰਤਾ ਨਹੀਂ ਇੱਥੇ। ਜਦੋਂ ਲੋਕਾਂ ਨੂੰ ਕੋਈ ਬਾਰਿਸ਼ ਦੀ ਲੋੜ ਪੈਂਦੀ ਫਿਰ ਜੰਤਰੀ ਮੰਤਰੀ ਸੀ ਮੰਤਰ ਜਾਂ ਪੜ੍ਹ ਕੇ ਬਾਰਿਸ਼ ਪਾ ਦਿੰਦਾ ਸੀ। ਇਸ ਕਰਕੇ ਲੋਕ ਸਾਰੇ ਇਸੇ ਨੂੰ ਮੰਨਦੇ ਪੂਜਦੇ ਸਭ ਕੁਛ ਇਸੇ ਨੂੰ ਸਮਝਦੇ ਸੀ। ਗੁਰੂ ਮਹਾਰਾਜ ਨੇ ਲੋਕਾਂ ਨੂੰ ਅਤੇ ਇਸ ਰੇਵੜੇ ਚੈਨੀ ਨੂੰ ਅਕਲਮਤ ਦੇਣ ਵਾਸਤੇ ਉਹ ਨਗਰ ਤੋਂ ਬਾਹਰ ਬਾਹਰ ਦਰਖਤ ਦੀ ਛਾਇਆ ਹੇਠ ਬੈਠ ਗਏ ਨੇ ਅਤੇ ਆਪ ਜੀ ਦੇ ਜਾਣ ਕਰਕੇ ਜਿਹੜੀ ਕੋਈ ਬਾਰਿਸ਼ ਹੈ ਬੰਦ ਹੋ ਗਈ ਹੈ। ਲੋਕ ਮਹਾਰਾਜ ਦੇ ਦਰਸ਼ਨ ਕਰਨ ਲਈ ਆਉਂਦੇ ਨੇ, ਵਚਨ ਸੁਣਦੇ ਨੇ। ਇੱਕ ਦਿਨ ਐਸਾ ਹੋਇਆ ਹੈ, ਲੋਕ ਉਪਰਾਮ ਜੇ ਹੋਏ ਬੈਠੇ ਹੈ, ਚਿੰਤਾ ਨਾਲ ਵਿਆਕਰ ਹੈ। ਗੁਰੂ ਮਹਾਰਾਜ ਨੇ ਕਾਰਨ ਪੁੱਛ ਲਿਆ, ਕਹਿਣ ਲੱਗੇ ਮਹਾਰਾਜ ਕੀ ਦੱਸੀਏ, ਬਾਰਿਸ਼ ਨਹੀਂ ਪੈਂਦੀ ਹੈ। ਮਹਾਰਾਜ ਕਹਿੰਦੇ ਵੀ ਪਹਿਲਾਂ ਕਿਵੇਂ ਪੈ ਜਾਂਦੀ ਸੀ। ਫਿਰ ਕਹਿਣ ਲੱਗੇ ਮਹਾਰਾਜ ਜਿਹੜਾ ਸਾਡਾ ਅਜੈਨੀ ਗੁਰੂ ਹੈ ਇਹ ਕੋਈ ਮੰਤਰ ਮੁੰਤਰ ਪੜ੍ਹ ਕੇ ਬਾਰਿਸ਼ ਪਵਾ ਦਿੰਦਾ ਸੀ। ਇਸ ਵਾਰ ਅਸੀਂ ਗਏ ਹਾਂ, ਇਕੱਠੇ ਹੋ ਕੇ ਮੰਤਰ ਮੁੰਤਰ ਪੜ੍ਹੇ, ਹੀਲੇ ਕਰੇ, ਬਾਰਿਸ਼ ਨਹੀਂ ਪੈ ਸਕੀ ਹੈ। ਇਸ ਕਰਕੇ ਫਿਕਰ ਹੈ, ਜੇ ਬਾਰਿਸ਼ ਨਾ ਹੋਈ ਤਾਂ ਅੰਨ ਨਹੀਂ ਹੋਣਾ, ਅੰਨ ਨਾ ਹੋਇਆ ਭੁੱਖੇ ਤੇ ਆਏ ਮਰ ਮੁੱਕ ਜਾਵਾਂਗੇ। ਗੁਰੂ ਮਹਾਰਾਜ ਕਹਿੰਦੇ ਉਹਦਾ ਖਹਿੜਾ ਛੱਡ ਕੇ ਤੁਸੀਂ ਪ੍ਰਿਤ ਪਰਮੇਸ਼ਰ ਨੂੰ ਜਪੋ, ਕੜਾਹ ਪ੍ਰਸ਼ਾਦੀ ਦੇ ਬਣਾ ਕੇ ਅਰਦਾਸ ਕਰੋ, ਬੇਅੰਤ ਬਾਰਿਸ਼ ਹੋ ਜਾਏਗੀ। ਉਸ ਵੇਲੇ ਕਹਿਣ ਲੱਗੇ ਜੀ ਉਹ ਤਾਂ ਕਹਿੰਦਾ ਵੀ ਹੈ ਨਹੀਂ ਕੋਈ ਰੱਬ ਰੂਬ। ਗੁਰੂ ਮਹਾਰਾਜ ਕਹਿੰਦੇ ਸਾਡੇ ਕਹੇ ਮੰਨੋ। ਰਾਜੇ ਨੂੰ ਜਾ ਕੇ ਇੱਥੋਂ ਇਹਨੂੰ ਦੱਸਿਆ ਵੀ ਮਹਾਰਾਜਾ ਇਸ ਤਰ੍ਹਾਂ ਸਾਧੂ ਆਏ, ਉਹ ਕਹਿੰਦੇ ਵੀ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਕਰੋ, ਬਾਰਿਸ਼ ਪੈ ਜਾਏਗੀ। ਉਹ ਸਾਰਿਆਂ ਨੇ ਇਕੱਠਿਆਂ ਹੋ ਕੇ ਜਿਵੇਂ ਮਹਾਰਾਜ ਨੇ ਕਿਹਾ ਸੀ ਉਵੇਂ ਜਦੋਂ ਕੀਤਾ ਅਤੇ ਬਾਰਿਸ਼ ਬਹੁਤ ਪੈ ਗਈ। ਫਿਰ ਰਾਜੇ ਸਿਆਹਤੀ ਸਾਰੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆ ਗਏ, ਚਰਨੀ ਪੈ ਗਏ, ਸਿੱਖੀ ਧਾਰ ਲਈ। ਫਿਰ ਇਹਦਾ ਅਜੈਨੀ ਸਾਰਿਆਂ ਦਾ ਗੁਰੂ ਬਣਿਆ, ਰੱਬ ਬਣਿਆ ਬੈਠਾ ਸੀ, ਇਹ ਵੀ ਬਸ਼ਰਮ ਜਿਹਾ ਹੋਇਆ ਹੋਇਆ ਮਹਾਰਾਜ ਨਾਲ ਕੋਈ ਚਰਚਾ ਕਰਨ ਵਾਸਤੇ ਪਹੁੰਚ ਗਿਆ। ਜੰਤਰ ਮੰਤਰ ਜਾਂ ਆਪਣਾ ਬਲ ਲਾਉਂਦਾ ਮਹਾਰਾਜ ਨੂੰ ਡਰਾਉਣ ਧਮਕਣ ਵਾਸਤੇ, ਕੁਝ ਕਰਦਾ ਕੁਝ ਪਛ, ਜਦੋਂ ਕੁਝ ਨਾ ਹੋ ਸਕਿਆ ਫਿਰ ਆਪਣੀ ਗੱਲ ਜੀ ਇਹਨੇ ਚਲਾਈ ਹੈ ਵੀ ਰੱਬ ਰੂਪ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਵੀ ਤੁਹਾਡਾ ਮਤ ਇਹੋ ਜਿਹਾ ਹੈ, ਤੁਸੀਂ ਤਾਂ ਭ੍ਰਿਸ਼ਟੇ ਲੋਕ ਹੋਏ, ਜਿਹੜਾ ਸਿਰ ਜਿਹਾ ਉਂਝੀ ਪਟਾਉਂਦੇ ਆ ਤੁਸੀਂ, ਗੰਦਾ ਪਾਣੀ ਪੀਂਦੇ ਆ, ਲੋਕਾਂ ਦੇ ਘਰਾਂ ਦਾ ਅੰਨ ਜਿਹੜਾ ਜੂਠਾ ਮੰਗ ਮੰਗ ਖਾਂਦੇ ਆ, ਕੋਈ ਦੀਨਮਾਨ ਆ ਤੁਹਾਡਾ? ਅਤੇ ਆ ਬਾਹਰ ਜਦੋਂ ਮੈਦਾਨ ਦੀ ਕਿਰਿਆ ਕਰਦੇ ਉਦੋਂ ਵੀ ਗੰਦਗੀ ਫੋਲ ਕੇ ਮੂੰਹ ਚੋਂ ਬਾਹਰ ਜੀ ਲੈਂਦੇ ਹੋ, ਅਤੇ ਪਾਣੀ ਨੂੰ ਦੇਖ ਕੇ ਤੁਸੀਂ ਸੰਗਦੇ ਹੈ, ਮੈਦਾਨ ਦੀ ਕਿਰਿਆ ਕਰਕੇ ਤੁਸੀਂ ਹੱਥ ਉੱਥੇ ਨਹੀਂ ਧੋਂਦੇ, ਇਹੋ ਜਿਹੇ ਆ ਭ੍ਰਿਸ਼ਟੇ ਹੋਏ। ਅਤੇ ਇਸੇ ਤਰ੍ਹਾਂ ਭੇਡਾਂ ਵਾਂਗ ਆਪਣਾ ਤੁਸੀਂ ਸਿਰ ਬਣਾ ਲੈਂਦੇ ਹੋ, ਘੁਆ ਲੈਂਦੇ ਹੋ, ਹੱਥ ਵੀ ਸੁਹਾ ਨਾਲ ਭਰ ਕੇ ਮਾਂ ਪਿਓ ਦੀ ਜਿਹੜੀ ਸੇਵਾ ਟਹਿਲ ਕਰਨੀ ਉਹ ਤੁਸੀਂ ਗਵਾ ਦਿੱਤੀ ਹੈ। ਤੁਹਾਡੇ ਟੱਬਰ ਟੁੱਬਰ ਭੁੱਖੇ ਤੇ ਆਏ, ਮੂਹਰੋਂ ਧਾਂ ਮਾਰ ਕੇ ਰੋਂਦੇ ਪਿੱਟਦੇ ਹੈ, ਅਤੇ 68 ਤੀਰਥ ਵੀ ਤੁਹਾਨੂੰ ਕੋਈ ਸਹਾਰਾ ਨਹੀਂ ਦਿੰਦੇ ਹੈ। ਬ੍ਰਾਹਮਣਾਂ ਦਾ ਘਰਦਾ ਅੰਨ ਨਹੀਂ ਦਿੰਦੇ, ਸਾਡਾ ਉਹ ਅੰਨ ਨਹੀਂ ਖਾਂਦੇ ਬ੍ਰਾਹਮਣ ਭ੍ਰਿਸ਼ਟੇ ਜਾਣ ਕੇ। ਜਦੋਂ ਤੁਹਾਡੇ ਮਾਂ ਪਿਓ ਮਰ ਜਾਂਦੇ ਨਾ ਉਹਨਾਂ ਦਾ ਤੁਸੀਂ ਪਿੰਡ ਭਰਾਉਂਦੇ ਹਿੰਦੂਆਂ ਵਾਂਗੂ, ਨਾ ਕੋਈ ਪਤਲਾ ਦਿੰਦੇ ਹੈ, ਨਾ ਕੋਈ ਕਿਰਿਆ ਕੁਰਿਆ, ਨਾ ਕੋਈ ਦੀਵਾ। ਦੱਸੋ ਮਰ ਕੇ ਤੁਹਾਡੇ ਕਿੱਥੇ ਪੈਣਗੇ? ਸਿੱਧੇ ਨਰਕਾਂ 'ਚ ਹੀ ਰਹਿਣਗੇ ਜਦੋਂ ਉਹਨਾਂ ਦਿਨ ਇਸ ਵਿੱਚ ਕੋਈ ਪਾਠ ਪੂਜਾ ਨਾ ਹੋਈ। ਇਸ ਤਰ੍ਹਾਂ ਜਦੋਂ ਕੋਈ ਮਰ ਜਾਂਦਾ ਹੈ ਜਿਵੇਂ ਉਦੋਂ ਮਾਈਆਂ ਬੀਬੀਆਂ ਇਕੱਠੀਆਂ ਜਿਹੀਆਂ ਹੋ ਕੇ ਨੀਵੀਂ ਜੀ ਪਾ ਕੇ ਪੱਲਾ ਜਿਹਾ ਪਾ ਕੇ ਬਹਿ ਜਾਂਦੀਆਂ ਸੀ, ਤੁਸੀਂ ਕਹਿੰਦੇ ਜਾਨੀ ਬਹਿ ਜਾਂਦੇ, ਦਲੇ ਰਹਿੰਦੇ, ਦੀਵਾਨ ਵਿੱਚ ਸਾਧ ਸੰਗਤ ਵਿੱਚ ਜਾਂਦੇ ਹੀ ਨਹੀਂ। ਇਸ ਤਰ੍ਹਾਂ ਜਿਵੇਂ ਹਿੰਦੂ ਲੋਕ ਮਾੜਾ ਮੋਟਾ ਕੋਈ ਮੱਥੇ 'ਤੇ ਟਿੱਕਾ ਟੁੱਕਾ ਲਾ ਲੈਂਦੇ ਹੈ, ਪੂਜਾ ਪਾਜਾ ਕਰ ਲੈਂਦੇ, ਉਹ ਨਹੀਂ ਕਰਦੇ ਤੁਸੀਂ। ਲੱਕ ਨਾਲ ਲੱਕੜ ਦੇ ਠੂਠੇ 'ਚ ਬੰਨ ਲੈਂਦੇ ਹਾਂ, ਹੱਥਾਂ ਵਿੱਚ ਸੂਰ ਦਾ ਚੌਰ ਜਿਹਾ ਫੜਾ ਕੇ ਬੰਨ ਲੈਂਦੇ ਹਾਂ। ਅੱਗੇ ਪਿੱਛੇ ਤੁਸੀਂ ਤੁਰਦੇ ਹੋ, ਗੁਰੂ ਤੁਹਾਡਾ ਮੂਹਰੇ ਹੁੰਦਾ, ਮਗਰ ਮਗਰ ਪੇਟਾਂ ਨੂੰ ਉੱਠਣ ਨੂੰ ਤੁਰੇ ਹੋਣੇ ਤੁਸੀਂ ਵਿਗੜੇ ਹੋਏ। ਨਾ ਤੁਸੀਂ ਯੋਗੀਆਂ ਵਿੱਚੋਂ, ਨਾ ਚੰਗਵਾਂ ਵਿੱਚੋਂ, ਨਾ ਹੋਏ ਤੁਸੀਂ ਮੁੱਲਾਂ ਮੁਲਾਣਿਆਂ ਵਿੱਚੋਂ। ਤੁਸੀਂ ਤਾਂ ਪਰਮੇਸ਼ਰ ਦੇ ਭੁਲਾਏ ਹੋਏ ਖਜਲ ਖੁਆਰ ਹੋਏ ਫਿਰਦੇ ਹੋ। ਇਹ ਤਾਂ ਵੀ ਫਿੱਟੇ ਹਾਰਿਆਂ ਹੋਇਆਂ ਦਾ ਕਹਿੰਦੇ ਟੋਲਾ ਫਿਰ ਰਿਹਾ। ਇਸ ਤਰ੍ਹਾਂ ਖਰੀਆਂ ਖਰੀਆਂ ਜਦੋਂ ਸੁਣਾਈਆਂ ਮਹਾਰਾਜ ਨੇ, ਫਿਰ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ ਹੈ। ਕਹਿਣ ਲੱਗਿਆ ਮਹਾਰਾਜ ਉਪਦੇਸ਼ ਦਿਓ। ਗੁਰੂ ਮਹਾਰਾਜ ਕਹਿਣ ਲੱਗੇ ਤੂੰ ਵੀ ਪਰਮੇਸ਼ਰ ਨੂੰ ਜਪ, ਉਹ ਸਰਵ ਵਿਆਪੀ ਕੜਕੜ ਵਾਸੀ ਹੈ, ਹਾਜ਼ਰ ਹੂਰ ਜਹਰਾ ਜਹੂਰ ਹੈ। ਇਸ ਤਰ੍ਹਾਂ ਅਕਲਮਤ ਦੇ ਕੇ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਭਾਵ ਭਗਤੀ ਵਾਲੇ ਬਣਾਇਆ ਹੈ। ਧਰਮ ਦੀ ਜਗ੍ਹਾ ਕਾਇਮ ਕਰਕੇ ਸਤਸੰਗਤ ਪੰਗਤ ਕਾਇਮ ਕੀਤੀ। ਇਉਂ ਜਿਹੜੇ ਕੋਈ ਪਰਮੇਸ਼ਰ ਤੋਂ ਮਨਕਰ ਹੋਏ ਬੈਠੇ ਸੀ, ਉਹਨਾਂ ਨੂੰ ਪਰਮੇਸ਼ਰ ਦੇ ਲੜ ਲਾਇਆ, ਪਰਮੇਸ਼ਰ ਦਾ ਨਾਮ ਜਪਾਇਆ। ਇਹ ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਸਾਰਾ ਪ੍ਰਸੰਗ ਬੜੇ ਵਿਸਥਾਰ ਨਾਲ ਸੁਣਿਆ ਸੀ। ਅੱਜ ਜਿਵੇਂ ਗੁਰੂ ਮਹਾਰਾਜ ਭੂਟਾਨ ਵੱਲੀ ਗਏ, ਇੱਧਰਲੇ ਲੋਕਾਂ ਨੂੰ ਗੁਰੂ ਮਹਾਰਾਜ ਨੇ ਜਿਵੇਂ ਬਖਸ਼ਿਸ਼ ਕੀਤੀ, ਸੰਗਤ ਪੰਗਤ ਕਾਇਮ ਕੀਤੀ, ਭਾਵ ਭਗਤੀ ਵਾਲੇ ਬਣਾਇਆ, ਉਹ ਜਿਵੇਂ ਵੀ ਪ੍ਰਸੰਗ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਪਰ ਦੁੱਖ ਪੇਖ ਕਰ ਹੋਏ ਦੁਖੀ। ਜਿਹੜੇ ਕੋਈ ਅਸਲੀ ਸਿਮਰਨ ਵਾਲੇ ਮਹਾਤਮਾ ਹੈ ਉਹਨਾਂ ਦੇ ਲੱਛਣ ਦੱਸਦੇ ਹੈ। ਹੁਣ ਤਾਂ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਕਲਯੁਗ ਦਾ ਸਮਾਂ ਹੈ, ਘਰ ਘਰ ਹੋਏ ਬਹਿਣਗੇ ਰਾਮਾ, ਵੀ ਘਰਾਂ ਘਰਾਂ ਵਿੱਚ ਰੱਬ ਬਣ ਕੇ ਬੈਠ ਜਾਣਗੇ, ਸਾਰੇ ਕਹਿਣਗੇ ਅਸੀਂ ਰਾਮ ਤਾਂ। ਇਹੋ ਜਿਹਾ ਵੀ ਆ ਜਾਣਾ ਸਮਾਂ, ਜਿਵੇਂ ਢਾਡੀ ਕਹਿੰਦੇ ਵੀ ਅੱਗੇ ਤਾਂ ਵੀ ਇੱਟ ਚੱਕੀ ਤੋਂ ਸੰਤ ਨਿਕਲਦਾ, ਹੁਣ ਤਾਂ ਕਿਤੇ ਇੱਟ ਦੇ ਉੱਤੇ ਹੀ ਬੈਠੇ ਨੇ, ਇੱਟ ਚੱਕਣ ਦੀ ਲੋੜ ਨਹੀਂ ਹੈਗੀ। ਜਿਹਨੂੰ ਮਰਜ਼ੀ ਸੁਣਾਓ, ਮਾੜਾ ਜਿਹਾ ਕਹੋ ਸੀ ਐਂ ਸੰਤ ਨੂੰ ਸੁਣਾਉਂਦਾ, ਉਹ ਵੀ ਗਿਆਨ ਧਿਆਨ, ਇਹ ਮੈਂ ਸਭ ਕੁਛ ਹੈ। ਇਸ ਤਰ੍ਹਾਂ ਜਿਹੜੇ ਅਸਲੀ ਕੋਈ ਸਿਮਰਨ ਵਾਲੇ ਮਹਾਤਮਾ ਹੈ ਉਹਨਾਂ ਦਾ ਮੰਗਲ ਕਵੀ ਕਰ ਰਿਹਾ। ਉਹ ਕਿਹੋ ਜਿਹੇ ਕਹਿੰਦੇ ਪਰ ਦੁੱਖ ਫਿਕਰ ਹੈ ਦੁਖੀ, ਦੂਜਿਆਂ ਨੂੰ ਦੁੱਖ ਵੇਖ ਕਰਕੇ ਜਿਹੜੇ ਕੋਈ ਦੁਖੀ ਹੋ ਜਾਂਦੇ ਮਹਾਤਮਾ। ਪਰ ਸੁਖ ਪੇਖ ਹਰ ਖਾਰ, ਦੂਜਿਆਂ ਨੂੰ ਸੁਖ ਵੇਖ ਕੇ ਬਹੁਤ ਪ੍ਰਸੰਨ ਹੋ ਜਾਂਦੇ ਹਨ। ਮੁਕਤ ਪੰਥ ਨਿਸ ਦਿਨ ਪਰੇ, ਆਪ ਕਹਿੰਦੇ ਦਿਨੇ ਰਾਤ ਜਿਹੜਾ ਮੁਕਤੀ ਵਾਲਾ ਰਸਤਾ ਹੈ ਉਹਦੇ ਵਿੱਚ ਪਏ ਰਹਿੰਦੇ ਹਨ, ਭਾਵ ਭਗਤੀ ਕਰਦੇ ਸਿਮਰਨ ਕਰਦੇ ਹਨ। ਤਿੰਨ ਸੰਤਨ ਪਰ ਪਾਏ, ਇਹੋ ਜਿਹੇ ਸਿਮਰਨ ਵਾਲੇ ਸੰਤਾਂ ਦੇ ਮੈਂ ਚਰਨੀ ਪੈਣਾ, ਉਹਨਾਂ ਨੂੰ ਮੱਥਾ ਟੇਕਦਾ ਹਾਂ। ਕਵੀ ਸੰਤੋਖ ਸਿੰਘ ਜੀ ਨੇ ਐਸੇ ਜਿਹੜੇ ਕੋਈ ਸਿਮਰਨ ਵਾਲੇ ਮਹਾਤਮਾ ਉਹਨਾਂ ਦੀ ਮਹਿਮਾ ਦਾ ਮੰਗਲ ਵੀ ਇਹ ਕੀਤਾ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਣੀਏ ਸ੍ਰੀ ਅੰਗਦ ਗਤ ਦਾਨੇ। ਭਾਈ ਬਾਲਾ ਜੀ ਕਹਿੰਦੇ ਹੇ ਮੁਕਤੀ ਦੇਣ ਵਾਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਆਪ ਅਗਲਾ ਇਤਿਹਾਸ ਸੁਣੀਏ ਮੇਰੇ ਪਾਸਾਂ। ਆਗਾ ਗਮਨ ਕੀਨ ਗੁਣ ਖਾਨੇ, ਜਿਹੜਾ ਜੈਨੀਆਂ ਦਾ ਗੁਰੂ ਸੀ ਉਹਨੂੰ ਰੱਬ ਨੂੰ ਚਿਣਾ ਕੇ ਲੜ ਲਾ ਕੇ ਸਿੱਖੀ ਬਖਸ਼ ਕੇ ਗੁਰੂ ਨਾਨਕ ਸਾਹਿਬ ਜੀ ਜੋ ਗੁਣਾਂ ਦੇ ਖਾਣ ਉਹਨਾਂ ਨੇ ਅੱਗੇ ਚੱਲਣਾ ਕੀਤਾ। ਚੱਲ ਤਿਓ ਪੰਥ ਗ੍ਰਾਮ ਇੱਕ ਆਵਾ, ਸਤਿਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਅੱਗੇ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਇੱਕ ਪਿੰਡ ਆ ਗਿਆ। ਵਸੈ ਤਖਾਨ ਭਗਤ ਮਨ ਭਾਵਾ, ਉੱਥੇ ਨਗਰ ਦੇ ਵਿੱਚ ਕਹਿੰਦੇ ਇੱਕ ਤਖਾਨ ਵੱਸਦਾ ਸੀ, ਜਿਹਦੇ ਮਨ ਨੂੰ ਕਹਿੰਦੇ ਪਰਮੇਸ਼ਰ ਦੀ ਭਗਤੀ ਬਹੁਤ ਚੰਗੀ ਲੱਗਦੀ ਸੀ, ਸੰਤਨ ਕੀ ਸੇਵਾ ਨਿਤ ਕਰ ਹੀ ਖਾਣ ਸੀ, ਕਹਿੰਦੇ ਆਏ ਗਏ ਸਾਧੂ ਸੰਤਾਂ ਦੀ ਬੜੀ ਸੇਵਾ ਕਰਦਾ ਹੁੰਦਾ ਸੀ। ਪਦਕ ਭਾਉ ਹਿਰਦੇ ਮਹਿ ਧਰਹੀ, ਸਾਧੂਆਂ ਦਾ ਹਿਰਦੇ ਵਿੱਚ ਬਹੁਤ ਹੀ ਪ੍ਰੇਮ ਪਿਆਰ ਸ਼ਰਧਾ ਰੱਖਦਾ ਹੈ ਸੀ। ਕਰਨ ਕਰਤਾਰਥ ਜਨ ਕੇ ਹੇਤਾ, ਬਾਲਾ ਜੀ ਕਹਿੰਦੇ ਹੇ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਦਾਸ ਜਾਣ ਕੇ ਉਤਰਕਾਲ ਨੂੰ ਉਹਨੂੰ ਨਿਹਾਲ ਕਰਨ ਵਾਸਤੇ ਸ੍ਰੀ ਗੁਰ ਤਹਿ ਕੇ ਗਏ ਨਿਕੇਤਾ। ਗੁਰੂ ਨਾਨਕ ਸਾਹਿਬ ਜਿੱਥੇ ਉਹ ਤਰਖਾਣ ਪਿੰਡ ਵਿੱਚ ਰਹਿੰਦਾ ਸੀ ਉਹਦੇ ਘਰ ਵਿੱਚ ਆਪ ਹੀ ਚਲੇ ਗਏ। ਉਠ ਤਿਖਾਨ ਸਾਦਰ ਬੈਸਾਏ, ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਉਹਦੇ ਘਰੇ ਚਲੇ ਗਏ, ਉਸਨੇ ਉੱਠ ਕੇ ਸਤਕਾਰ ਨਾਲ ਸਤਿਗੁਰੂ ਨੂੰ ਬਿਠਾਇਆ ਹੈ। ਨਿਸਾ ਬਿਖੈ ਸੇਵੇ ਮਨ ਲਾਏ, ਜਦੋਂ ਰਾਤ ਦਾ ਸਮਾਂ ਹੋਇਆ ਹੈ ਤੇ ਮਨ ਲਾ ਕੇ ਸਤਿਗੁਰੂ ਦੀ ਸੇਵਾ ਟਹਿਲ ਕੀਤੀ ਹੈ। ਭਈ ਭੋਰ ਗੁਰ ਕੀਨ ਤਿਆਰੀ, ਹੇ ਗੁਰੂ ਅੰਗਦ ਸਾਹਿਬ ਜੀ ਜਦੋਂ ਸਵੇਰ ਹੋ ਗਈ, ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਘਰੋਂ ਚੱਲਣ ਲਈ ਤਿਆਰੀ ਕਰਨ ਲਈ। ਛਪਰੀ ਤੋਰ ਤਾਹ ਕੀ ਡਾਰੀ, ਹੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਨੇ ਚਰਜੀ ਚੇਸ਼ਟਾ ਕੀਤੀ ਉਹ ਤਰਖਾਣ ਦੀ, ਕਹਿੰਦੇ ਜਿਹੜੀ ਛਪਰੀ ਜੀ ਸੀ ਉਹ ਤੋੜ ਭੰਨ ਕੇ ਸਿੱਟ ਦਿੱਤੀ। ਜੋ ਮਚ ਦੀਨੋ ਸੋਵਨ ਹੇਤੂ, ਜੋ ਤਰਖਾਣ ਨੇ ਕਹਿੰਦੇ ਪਣਗ ਜਾ ਮਹਾਰਾਜ ਨੂੰ ਬਰਾਜਣ ਵਾਸਤੇ ਰਾਤ ਨੂੰ ਦਿੱਤਾ ਸੀ, ਸੋ ਤੋਰੇ ਬੇਦੀ ਕੁੱਲ ਕੇਤੂ, ਮੰਜੇ ਮੁੰਜੇ ਵੀ ਸਾਰੇ ਗੁਰੂ ਮਹਾਰਾਜ ਨੇ ਕਹਿੰਦੇ ਸਾਰੇ ਤੋੜ ਭੰਨ ਦਿੱਤੇ ਅਸਲੋਤਰ ਨਾਲ। ਮ੍ਰਿਤਕਾ ਕੇ ਬਾਸਨ ਥੇ ਜੋ, ਜਿਹੜਾ ਗਰੀਬ ਜਾ ਤਰਖਾਣ ਉਹਦੇ ਘਰ ਦੇ ਵਿੱਚ ਮਿੱਟੀ ਦੇ ਭਾਂਡੇ ਜੇ ਸੀ, ਤੌੜੇ ਜੇ ਕੋਲੇ ਜੇ ਸੀ, ਸਾਰੇ ਕਹਿੰਦੇ ਉਹ ਵੀ ਭੰਨ ਸਿੱਟੇ ਮਹਾਰਾਜ ਨੇ। ਫੋਰੇ ਤੇਹ ਛਿਨ ਮਹਿ ਸਭ ਤੇ, ਹਾਂ ਕਹਿੰਦੇ ਜਿੰਨੇ ਘਰ ਦੇ ਵਿੱਚ ਜੋ ਕੋਈ ਕੱਚੇ ਪਿੱਲੇ ਭਾਂਡੇ ਜੇ ਪਏ ਸਾਰੇ ਭੰਨ ਤੋੜਤੇ ਬਣਾ ਸਵਾਰ ਕੇ। ਇਸ ਪ੍ਰਕਾਰ ਕਰ ਸਦਨ ਉਜਾਰਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਉਹ ਵਿਚਾਰੇ ਤਰਖਾਣ ਦਾ ਘਰ ਜਾ ਉਜਾੜ ਕੇ, ਗਮਨ ਹੇਤ ਸ੍ਰੀ ਗੁਰ ਭੇ ਤਿਆਰਾ, ਇਸ ਤਰ੍ਹਾਂ ਉਹਦੇ ਘਰ ਦੇ ਵਿੱਚ ਚੱਲਣ ਵਾਸਤੇ ਸਤਿਗੁਰੂ ਫਿਰ ਤਿਆਰ ਹੋ ਗਏ। ਸੋ ਤਿਖਾਨ ਮਨ ਇਸਥਿਤ ਕਰਕੇ, ਉਹ ਜਿਹੜਾ ਤਰਖਾਣ ਭਗਤੀ ਕਰਨ ਵਾਲਾ ਉਹਨੇ ਮਨ ਨੂੰ ਨਹੀਂ ਡਲਾਇਆ ਵੀ ਦੇਖੋ ਇਹ ਸਾਧਾ ਨੇ ਕੀ ਕੀਤਾ, ਮੈਂ ਸੇਵਾ ਕੀਤੀ ਹੈ, ਭੋਜਨ ਛਕਾਇਆ, ਪਣਗ ਦਿੱਤੇ, ਇਹਨਾਂ ਨੇ ਭਰ ਤੋੜਿਆ, ਕਹਿੰਦੇ ਉਹਨੇ ਮਨ ਨਹੀਂ ਡਲਾਇਆ, ਮਨ ਨੂੰ ਟਿਕਾਇਆ ਹੈ। ਗਮਨੇ ਉਹ ਸੰਗੰਗ ਬਿਦਾ ਵਿਚਾਰ ਕੇ, ਮਹਾਰਾਜ ਹੁਣ ਜਾ ਰਹੇ ਮੇਰੇ ਕੋਲੋਂ, ਇਉਂ ਵਿਚਾਰ ਕੇ ਉਹ ਨਾਲ ਚੱਲਿਆ ਹੈ। ਨਿਕਸ ਵਹਿਰ ਬੋਲਿਓ ਮਰਦਾਨਾ, ਜਦੋਂ ਮਾਮੇ ਘਰ ਤੋਂ ਬਾਹਰ ਨਿਕਲ ਗਏ ਹਨ ਤੇ ਉਹ ਵਾਪਸ ਮੁੜਿਆ ਤੇ ਮਰਦਾਨਾ ਨਾ ਫਿਰ ਰਹਿ ਸਕਿਆ, ਬੋਲ ਪਿਆ ਝਾਟੀ, ਮੁਝੇ ਬਤਾਵੋ ਕਿਰਪਾ ਨਿਦਾਨਾ, ਲੱਗਿਆ ਹੇ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ, ਮੈਨੂੰ ਕੋਈ ਮਾੜਾ ਮੋਟਾ ਦੱਸੋ ਜੀ। ਰਹਿਣ ਕੇ ਹਿਤ ਇਸ ਗ੍ਰਾਮੋ, ਜਿਹੜਾ ਪਿੰਡ ਸੀ ਨਾ ਰਾਤ ਨੂੰ ਰਹਿਣ ਵਾਸਤੇ ਇਸ ਵਿੱਚ, ਨਹਿ ਕਿਸ ਕਿਨਹੂੰ ਦੀਨੋ ਬਿਸਰਾਮੋ, ਕਿਸੇ ਪੁਰਸ਼ ਨੇ ਸਾਨੂੰ ਕਹਿੰਦੇ ਘਰ ਦੇ ਵਿੱਚ ਵਿਸਰਾਮ ਲਈ ਰਹਿਣ ਨਹੀਂ ਦਿੱਤਾ ਸੀ। ਦੋਹਰਾ ਇਹ ਜੋ ਦੀਨ ਤਿਖਾਨ ਹੈ, ਜਿਹੜਾ ਵਿਚਾਰਾ ਗਰੀਬ ਜਾ ਤਰਖਾਣ ਸੀ, ਦੀਨੋ ਹਮਕੋ ਥਾਏ, ਸਾਨੂੰ ਮਹਾਰਾਜ ਦੇਖੋ ਘਰ ਦੇ ਵਿੱਚ ਇਹਨੇ ਬਰਾਜਣ ਵਾਸਤੇ ਬੜਾ ਵਧੀਆ ਥਾਂ ਦਿੱਤਾ ਹੈ। ਰਹਿਣ ਬਿਖੈ ਸੇਵਾ ਕਰੀ, ਦੇਖੋ ਰਾਤ ਦੇ ਸਮੇਂ ਮਹਾਰਾਜ ਸਾਡੇ ਖਾਣ ਪੀਣ ਦੀ ਸਾਰੀ ਬੜੀ ਸੇਵਾ ਚਾਅ ਨਾਲ ਇਹਨੇ ਕੀਤੀ। ਪ੍ਰੀਤ ਹਿਰਦੈ ਅਧਕਾਏ, ਇਹਦੇ ਵਿੱਚ ਬਹੁਤ ਹੀ ਪ੍ਰੀਤੀ ਨਾਲ ਹੈ, ਜਿਵੇਂ ਚਾਹ ਚੜਿਆ ਹੁੰਦਾ ਵਿਆਹ ਹੁੰਦਾ ਹੈ, ਉਹ ਖੁਸ਼ੀ ਨਾਲ ਕੀਤਾ ਸਭ ਕੁਛ ਇਸ ਨੇ। ਚੌਪਈ ਬਹਰੋ ਆਇਓ ਕਰਨ ਵਿਦਾਈ, ਦੇਖ ਲਓ ਮਹਾਰਾਜ ਜਦੋਂ ਤੁਸੀਂ ਚੱਲਣ ਲਈ ਤਿਆਰ ਹੋਏ ਸੀ ਤੁਹਾਨੂੰ ਵਿਦਾ ਕਰਨ ਵਾਸਤੇ ਵੀ ਆਇਆ, ਤੁਹਾਨੂੰ ਤੋਰਨ ਵੀ ਆਇਆ। ਸਭ ਬੇਦ ਕੀਨੀ ਇਨ ਭਲੇ ਆਏ, ਗਰੀਬ ਤਰਖਾਣ ਨੇ ਮਹਾਰਾਜ ਮੈਂ ਦੇਖ ਰਿਹਾ ਸਭ ਤਰ੍ਹਾਂ ਕਰਕੇ ਨੇਕੀ ਭਲਿਆਈ ਕੀਤੀ, ਚੰਗੀ ਗੱਲ ਕੀਤੀ। ਤੁਮਨੈ ਛਪਰੀ ਇਸ ਕੀ ਤੋਰੀ, ਮਹਾਰਾਜ ਭਲਾ ਕੀ ਚੰਗਾ ਕੀਤਾ ਹੈ, ਗਰੀਬ ਦੀ ਵਿਚਾਰੀ ਜੀ ਜਿਹੜੀ ਕੁੱਲੀ ਛਪੜੀ ਸੀ ਉਹ ਵੀ ਭੰਨ ਤੋੜਤੀ। ਘਰ ਕੀ ਔਰ ਸਮਿਗਰੀ ਫੋਰੀ, ਜਿਹੜੇ ਘਰ ਦੇ ਵਿੱਚ ਭਾਂਡੇ ਜੇ ਕੱਚੇ ਪਏ ਸੀ ਉਹ ਸਾਰੇ ਤੋੜ ਕੇ ਫਾੜੇ ਪਰ ਠਿਕਰੀਆਂ ਬਣਾ ਤੇ, ਕਿਉਂ ਤੁਮਰੇ ਮਨ ਮੈਂ ਰਿਸ ਆਈ। ਗੁਰੂ ਨਾਨਕ ਸਾਹਿਬ, ਇਹ ਗਰੀਬ ਸਿੱਖ ਤੇ ਤੁਹਾਨੂੰ ਇੰਨਾ ਕਿਉਂ ਨਾਰਾਜ਼ੀ ਆ ਗਈ, ਕਿਉਂ ਗੁੱਸਾ ਚੜ ਗਿਆ? ਇਸ ਕੇ ਸਿਰ ਪਰ ਆਸ ਗੁਜਰਾਈ। ਮਹਾਰਾਜ, ਇਸ ਤਰਖਾਣ ਗਰੀਬ ਦੇ ਘਰ ਤੇ ਸਿਰ ਤੇ ਆ ਗੁਜਾਰਤੀ ਦਾ ਸਾਰਾ ਪਨ ਤੋੜਤਾ, ਘਰੋਂ ਜਾਣ ਸੁੱਟਿਆ। ਗੁਰੂ ਕਹੇ ਇਨ ਸੇਵ ਜੋ ਕੀ ਨੰਗ। ਮਹਾਰਾਜ ਕਹਿੰਦੇ, ਮਰਦਾਨ, ਇਹ ਗਰੀਬ ਨੇ ਜਿਹੜੀ ਸਾਡੀ ਸੇਵਾ ਕੀਤੀ ਹੈ ਨਾ ਰਾਤ ਨੂੰ, ਭਈ ਪ੍ਰਵਾਨ ਲੇ ਹੁਮਾਨ ਚੀਨ। ਮਰਦਾਨੇ ਮਨ ਵਿੱਚ ਜਾਣਨਾ ਵੀ ਸਾਨੂੰ ਪ੍ਰਵਾਨ ਹੋ ਗਈ, ਅਸੀਂ ਸੇਵਾ ਤੇ ਖੁਸ਼ ਹੋ ਗਏ। ਅਸ ਕਹਿ ਮੋਰੇ ਉਹ ਸਦਨ ਤਿਖਾਨਾ। ਇਸ ਤਰ੍ਹਾਂ ਦੇ ਬਚਨ ਕਹਿ ਕੇ ਉਹ ਤਰਖਾਣ ਨੂੰ ਵੀ ਮੋੜਤਾ, ਵੀ ਇਹਦੀ ਸੇਵਾ ਸਾਨੂੰ ਭਾਗ ਵੀ ਚੰਗੀ ਲੱਗੀ, ਜਿਸ ਕਰਕੇ ਸੇਵਾ ਦਾ ਫਲ ਇਹਨੂੰ ਦਿੱਤਾ ਹੈ। ਕੀ ਆਗੇ ਕੋ ਆਪ ਪਿਆਨਾ। ਇਸ ਤਰ੍ਹਾਂ ਕਹਿੰਦੇ ਆਪ ਮਹਾਰਾਜ ਨੇ ਅੱਗੇ ਚੱਲਣਾ ਕੀਤਾ, ਪਿੱਛੇ ਮੁੜਿਆ ਆਇਆ। ਦੇਖੇ ਸਦਨ ਜਾਏ ਤਿੰਨ ਜਬ ਹੀ। ਜਦੋਂ ਤਰਖਾਣ ਗਰੀਬ ਨੇ ਆਪਣੇ ਘਰ ਜਾ ਕੇ ਦੇਖੇ ਹਨ, ਮੰਦਰ ਸੁੰਦਰ ਬਣੇ ਸੋ ਤਬ ਹੀ। ਟੁੱਟੀ ਜੀ ਕੁੱਲੀ ਤੋੜ ਕੇ ਸਿੱਟੀ ਸੀ ਉੱਥੇ, ਕਹਿੰਦੇ ਸੋਹਣੇ ਮਹਾਨ ਮੰਦਰ ਬਣੇ ਹੋਏ ਦੇਖੇ ਉਸਨੇ। ਜਿਨ ਮਹਿ ਬਾਸਨ ਧਨ ਕੇ ਪੂਰੇ। ਜਿਨ੍ਹਾਂ ਮਹੱਲਾਂ ਦੇ ਵਿੱਚ ਕਹਿੰਦੇ ਜਿਹੜੇ ਭਾਂਡੇ ਉਹ ਘਰ ਦੇ ਵਿੱਚ ਧਨ ਨਾਲ ਭਰੇ ਪਏ। ਧਰੇ ਵਸਤਰ ਨਾਨਾ ਬਿਦਰੂਰੇ। ਉਸ ਕਹਿੰਦੇ ਮਕਾਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੋਹਣੇ ਜਿਹੜੇ ਕੱਪੜੇ ਥਾਨ ਰੱਖੇ ਪਏ। ਦੇਖ ਪਦਾਰਥ ਮਨ ਬਿਸਮਾਨਿਓ। ਜਿਹੜਾ ਤਰਖਾਣ ਗਰੀਬ ਸੀ ਆਪਣੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਦੇਖ ਕੇ ਮਨ ਵਿੱਚ ਚਰਜੀ ਹੋ ਗਿਆ। ਇੱਕ ਓਂਕਾਰ ਹੁਤੋ ਪਹਿਚਾਨਿਓ। ਮਨ ਵੀ ਪਛਾਣ ਲਿਆ ਵੀ ਇਹ ਤਾਂ ਰੱਬ ਹੀ ਮੇਰੇ ਘਰੇ ਆ ਗਿਆ, ਸਾਰਾ ਕੁਛ ਰੱਬ ਹੀ ਦੇ ਗਿਆ ਬਣਾ ਗਿਆ। ਸੋਰਠਾ ਚਾਰ ਪਦਾਰਥ ਪਾਏ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਹੈ ਗੁਰੂ ਅੰਗਦ ਸਾਹਿਬ, ਉਹ ਗਰੀਬ ਸਿੱਖ ਚਾਰੇ ਪਦਾਰਥ ਪਾ ਕੇ ਭਇਓ ਨਿਹਾਲ ਤਿਖਾਨ ਸੋ। ਉਹ ਜਿਹੜਾ ਤਰਖਾਣ ਸੀ ਨਿਹਾਲੋ ਨਿਹਾਲ ਹੋ ਗਿਆ। ਰਹਿਓ ਹਿਰਦੈ ਪਛਤਾਏ। ਇਸ ਤਰ੍ਹਾਂ ਮਹਾਰਾਜ ਦੇ ਜਾਣ ਤੋਂ ਬਾਅਦ ਹਿਰਦੇ ਵਿੱਚ ਬਹੁਤ ਪਛੋਤਾਵਾ ਕਰਦਾ ਰਿਹਾ। ਸਕਿਓ ਨ ਭੇਦ ਪਛਾਣ ਮੈਂ। ਸਾਧੂ ਰੂਪ ਦੇ ਵਿੱਚ ਮੇਰੇ ਘਰੇ ਕਰਪੇਸ਼ਰ ਆ ਗਿਆ ਸੀ, ਮੈਂ ਵੀ ਜਾਣ ਪਛਾਣ ਨਹੀਂ ਸਕਿਆ। ਚੌਪਈ ਆਗੈ ਕੀਨ ਗੁਰੂ ਪੁਨ ਗਵਨ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਜੀ ਨੇ ਇਸ ਤੋਂ ਅੱਗੇ ਚੱਲਣਾ ਕੀਤਾ। ਜਿਹ ਕੋ ਸਿਮਰਹਿ ਚੌਦਹ ਭਵਨ। ਇਸ ਗੁਰੂ ਨਾਨਕ ਸਾਹਿਬ ਜੀ ਨੂੰ ਚੌਦਾਂ ਲੋਕਾਂ ਦੇ ਜਿਹਨੇ ਲੋਕ ਯਾਦ ਕਰਦੇ ਵੀ ਸਾਡੇ ਸੰਤ ਗੁਰੂ ਨਾਨਕ ਸਾਹਿਬ ਜੀ ਆ ਜਾਣ, ਅਸੀਂ ਬਖਸ਼ੇ ਜਾਈਏ ਨਿਹਾਲ ਹੋ ਜਾਈਏ। ਦੇਸ਼ ਪੁਟੰਤ ਹੁਤੋ ਜਿਹ ਥਾਏ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਜਿੱਥੇ ਉਹ ਭੂਟਾਨ ਦਾ ਇਲਾਕਾ ਹੈ, ਤਹਾ ਜਾਏ ਪਹੁੰਚੇ ਜਗ ਸਾਏ। ਜਗ ਦੇ ਮਾਲਕ ਗੁਜਰਾਤ ਵਿੱਚੋਂ ਵਿਚਰਦੇ ਵਿਚਰੇ ਭੂਟਾਨ ਵਿੱਚ ਚਲੇ ਗਏ ਹਨ। ਨਗਰ ਨਿਰਪਤ ਕੇ ਗਏ ਸਮੀਪਾ। ਜਿੱਥੇ ਉਹ ਰਾਜੇ ਦਾ ਸ਼ਹਿਰ ਸੀ, ਰਾਜਧਾਨੀ ਸੀ, ਉਸ ਦੇ ਨੇੜੇ ਚਲੇ ਸੇ ਸਤਿਗੁਰੂ ਜੀ। ਬਿਟਪ ਦੇਖ ਬੇਦੀ ਕੁਲ ਦੀਪਾ। ਸ਼ਹਿਰ ਤੋਂ ਬਾਹਰ ਬਾਹਰ ਸੋਹਣਾ ਕੋਈ ਦਰਖਤ ਦੇਖ ਕੇ ਸਤਿਗੁਰੂ ਜੀ ਨੇ ਬੈਠੇ ਤੇ ਛਾਇਆ ਰਮਣੀਕਾ। ਸੁੰਦਰ ਛਾਇਆ ਦੇਖ ਕੇ ਉਹ ਦਰਖਤ ਦੇ ਹੇਠਾਂ ਸਤਿਗੁਰੂ ਬੈਠ ਗਏ। ਜਿਨ ਕੇ ਦਰਸ ਕਟੇ ਦੁਖ ਜੀ ਕਾ। ਭਾਈ ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਹੋਇਆ ਇਹ ਜੀਵ ਦਾ ਜਿਹੜਾ ਤਰ੍ਹਾਂ ਤਰ੍ਹਾਂ ਦਾ ਦੁੱਖ ਹੈ, 84 ਦਾ ਜਮਾਂ ਦਾ ਦੁੱਖ ਟਿਆ ਜਾਂਦਾ ਹੈ। ਤੇਹ ਕੋ ਨਿਰਪਤ ਹੁਟੋ ਹੁਤੋ ਵੱਡ ਕਾਮੀ। ਇੱਥੋਂ ਦੇ ਸ਼ਹਿਰ ਦਾ ਜਿਹੜਾ ਰਾਜਾ ਸੀ ਉਹ ਬਹੁਤ ਤਕੜਾ ਵਿਸ਼ਈ ਸੀ, ਕਾਮੀ ਸੀ। ਸਦਾ ਰਹਿਤ ਪਰ ਇਸਤਰੀ ਨਗਾਮੀ। ਹਮੇਸ਼ਾ ਕਹਿੰਦੇ ਦੂਜੀਆਂ ਜਿਹੜੀਆਂ ਇਸਤਰੀਆਂ ਉਹਦੇ ਨਾਲ ਖੇ ਖਾਂਦਾ ਰਹਿੰਦਾ ਸੀ। ਤੇਹ ਪੁਰ ਵਿਆਹ ਕਰਾਵੇ ਜੋ। ਇਸ ਰਾਜੇ ਦੇ ਸ਼ਹਿਰ ਦੇ ਜੇ ਕੋਈ ਨੌਜਵਾਨ ਕਹਿੰਦੇ ਵਿਆਹ ਕਰਵਾਉਂਦਾ। ਘਰ ਨਹਿ ਆਨਹਿ ਤਰੁਣੀ ਸੋ। ਕਹਿੰਦੇ ਆਪਣੀ ਜਿਹੜੀ ਪਤਨੀ ਉਹ ਘਰ ਦੇ ਵਿੱਚ ਨਹੀਂ ਲਿਆਉਂਦਾ ਸੀ। ਪੂਰਬ ਭੂਪਤ ਪਾਸ ਪਠਾਵਤ। ਪਹਿਲਾਂ ਇੱਥੋਂ ਦੇ ਰਾਜੇ ਦੇ ਕੋਲ ਆਪਣੀ ਨੂੰ ਪਤਨੀ ਨੂੰ ਭੇਜਦਾ ਸੀ। ਮਿਲ ਕੇ ਤੇਹ ਸੋ ਕੇਲ ਕਮਾਵਤ। ਜਿਹੜਾ ਬਦਮਾਸ਼ ਰਾਜਾ ਕਹਿੰਦੇ ਉਹ ਨਵੀਂ ਵਿਆਹੀ ਦੇ ਨਾਲ ਮਿਲ ਕਰਕੇ ਖੇ ਖਾਂਦਾ ਸੀ। ਬਹੁਰ ਸੋ ਆਪਣੇ ਘਰ ਮਹਿ ਲਿਆਵੇ। ਵਿਚਾਰਾ ਨੌਜਵਾਨ ਦੂਜੇ ਦਿਨ ਆਪਣੇ ਘਰ ਦੇ ਵਿੱਚ ਪਤਨੀ ਨੂੰ ਲੈ ਆਉਂਦਾ। ਕਰੇ ਸੋ ਜਿਉਂ ਨਿਰਪਤੇ ਡਰ ਪਾਵੇ ਹੈ। ਉਹ ਜਿਹੜੇ ਲੋਕ ਵਿਚਾਰੇ ਰਾਜੇ ਤੋਂ ਡਰਦੇ ਉਹ ਵਿਚਾਰੇ ਕਰਦੇ ਸੀ ਫਸੇ ਹੋਏ। ਤੇਹ ਕੋ ਸਮਤ ਦੇਣ ਕੇ ਹੇਤਾ। ਇਹੋ ਜਿਹਾ ਜਿਹੜਾ ਕਾਮੀ ਆ ਵਿਸ਼ਈ ਆ ਰਾਜਾ ਉਹਨੂੰ ਕਹਿੰਦੇ ਚੰਗੀ ਅਕਲ ਮਤ ਦੇਣ ਵਾਸਤੇ ਬੈਠ ਗਏ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਤੁਜਾਰੂ ਸਤਿਗੁਰੂ ਦਰਖਤ ਦੇ ਹੇਠਾਂ ਬੈਠ ਗਏ। ਵਹਿਰ ਨਗਰ ਤੇ ਨਰਜੇ ਆਏ। ਜਿਹੜੇ ਸ਼ਹਿਰ ਤੋਂ ਲੋਕ ਜਦੋਂ ਬਾਹਰ ਬਾਹਰ ਚੱਲ ਕੇ ਆਏ ਹਨ। ਮਿਲੇ ਚਰਨ ਪਰ ਸੀਸ ਝੁਕਾਏ। ਗੁਰੂ ਨਾਨਕ ਸਾਹਿਬ ਜੀ ਨੂੰ ਆ ਮਿਲੇ ਹੈ ਤੇ ਚਰਨਾਂ ਤੇ ਉਹਨਾਂ ਨੇ ਸੀਸ ਝੁਕਾਏ। ਸਤਿਗੁਰ ਦੀਏ ਉੱਤਮ ਉਪਦੇਸ਼ਾ। ਉਹਨਾਂ ਲੋਕਾਂ ਨੂੰ ਗੁਰੂ ਮਹਾਰਾਜ ਨੇ ਬਹੁਤ ਉੱਤਮ ਉਪਦੇਸ਼ ਦਿੱਤਾ ਹੈ। ਜਪ ਹੋ ਨਾਮ ਨਿਤ ਸ੍ਰੀ ਜਗਤੇਸ਼ਾ। ਲੋਕੋ ਜੋ ਜਗਤ ਦਾ ਮਾਲਕ ਉਹਦਾ ਨਾਮ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ। ਸੁਣ ਕਰ ਮ੍ਰਿਦੁਲ ਬਚਨ ਨਰ ਸਭ ਹੀ। ਜਿੰਨੇ ਸ਼ਹਿਰ ਦੇ ਲੋਕ ਗੁਰੂ ਮਹਾਰਾਜ ਦੇ ਬਹੁਤ ਹੀ ਨਰਮ ਪ੍ਰੇਮ ਪਿਆਰ ਦੇ ਬਚਨ ਸੁਣ ਕੇ ਵਸਤਰ ਆਹਾਰ ਲਿਆਵੇ ਤਬ ਹੀ। ਕੋਈ ਆਪਣੇ ਘਰ ਦੇ ਵਿੱਚੋਂ ਵਸਤਰ ਲਈ ਆਉਂਦਾ, ਕੋਈ ਸੋਹਣਾ ਭੋਜਨ ਬਣਾ ਕੇ ਲਈ ਆ ਰਿਹਾ ਹੈ। ਸਤਿਗੁਰ ਕਹਿਤੇ ਲੇਹ ਨਾਰਾਇ। ਮਹਾਰਾਜ ਮੌਜ ਦੇ ਮਾਲਕ ਆ, ਨਾ ਕਿਸੇ ਕੋਲੋਂ ਸ਼ਕਣ ਲਈ ਭੋਜਨ ਲੈਂਦੇ, ਨਾ ਕੋਈ ਵਸਤਰ ਲੈਂਦੇ ਆ ਥੋੜੇ ਮਾਤਰ। ਸਰਬ ਵਸਤ ਮੋਰਹਿ ਭਰਿਆਇ। ਜਿਹੜਾ ਕੋਈ ਵਸਤੂ ਲੈ ਆਉਂਦਾ ਉਹਨੂੰ ਮੱਲੋ ਮੱਲੀ ਮੋੜ ਦਿੰਦੇ ਵੀ ਅਸੀਂ ਨੀ ਲੈਣੀ, ਨੂੰ ਲੈ ਜਾ ਵਾਪਸ। ਕੇਤਿਕ ਦਿਵਸ ਬਤੀਤੇ ਤੈਸੇ। ਗੁਰੂ ਮਹਾਰਾਜ ਜਦੋਂ ਇੱਥੇ ਆਇਆ ਕੁਝ ਕੁ ਦਿਨ ਲੰਘੇ, ਕੁਝ ਨੀ ਲੈਂਦੇ। ਕੀਰਤ ਪਸਰੀ ਪੁਰਮਹਿ ਐਸੇ। ਸਾਰੇ ਸ਼ਹਿਰ ਦੇ ਵਿੱਚ ਮਹਾਰਾਜ ਦੀ ਇਸ ਤਰ੍ਹਾਂ ਮਹਿਮਾ ਫੈਲ ਗਈ ਹੈ। ਮਹਾਂਪੁਰਖ ਪੂਰਨ ਹੈ ਸੰਤਾ। ਬਾਹਰ ਜਿਹੜਾ ਦਰਖਤ ਹੇਠ ਆਇਆ ਹੈ ਕੋਈ ਮਹਾਂਪੁਰਖ ਪੂਰਾ ਸਾਧੂ ਸੰਤ ਹੈ। ਅਪਰ ਨ ਜਾਣੈ ਬਿਨ ਭਗਵੰਤਾ। ਇਹ ਤਾਂ ਸਾਡੇ ਕਹਿੰਦੇ ਵੀ ਇੱਥੇ ਸ਼ਹਿਰ ਤੋਂ ਬਾਹਰ ਰੱਬ ਹੀ ਆਪ ਆ ਗਿਆ, ਹੋਰ ਨੀ ਕੋਈ ਇਹੋ ਜਿਹਾ ਹੋ ਸਕਣਾ। ਕਾਮ ਨ ਕ੍ਰੋਧ ਨ ਲੋਭ ਨ ਰਾਈ। ਇਹੋ ਜਿਹਾ ਸੰਤ ਰੱਬ ਦਾ ਰੂਪ ਹੈ, ਨਾ ਰਾਈ ਜਿੰਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ ਇਸ ਨੂੰ। ਬੇਪਰਵਾਹ ਗਿਰਾ ਸੁਖਦਾਈ। ਦੇਖੋ ਬੇਪਰਵਾਹ ਹੈ, ਕੋਈ ਖਾਸ ਨਹੀਂ ਹੈ, ਤੇ ਹਮੇਸ਼ਾ ਜਿਹੜੀ ਗੱਲਬਾਤ ਹੈ ਦੁਸੁਖ ਦੇਣ ਵਾਲੀ ਹੈ ਨਾ। ਭੂਪਤ ਨਿਕਟ ਜਾਏ ਜਸ ਵਰਨਾ। ਉਹ ਸ਼ਹਿਰ ਦੇ ਲੋਕਾਂ ਨੇ ਰਾਜੇ ਦੇ ਕੋਲ ਵੀ ਗੁਰੂ ਨਾਨਕ ਸਾਹਿਬ ਦਾ ਜਸ ਕਿਹਾ ਹੈ। ਵਹਿਰ ਸੰਤ ਇੱਕ ਸ਼ੁਭ ਆਚਰਨਾ। ਰਾਜੇ ਬਾਰ ਬਾਰ ਦਰਖਤ ਦੇ ਹੇਠ ਇੱਕ ਚੰਗੇ ਆਚਰਨ ਵਾਲਾ, ਚੰਗੇ ਬਹੁਤ ਵਧੀਆ ਕਰਤਵ ਵਾਲਾ ਸਾਧੂ ਆਇਆ ਹੈ। ਦਰਸ਼ਨ ਕਰ ਹੋ ਆਪ ਚੱਲ ਤਾਹੀ। ਸਾਡੇ ਰਾਜੇ ਆਪ ਵੀ ਚੱਲ ਕੇ ਉਹ ਸਾਧੂ ਦੇ ਦਰਸ਼ਨ ਕਰੋ। ਸੁਣਤ ਬਚਨ ਕਲਮਲ ਮਿਟ ਜਾਹੀ। ਰਾਜਾ ਜੀ ਉਹ ਮਹਾਤਮਾ ਦੇ ਬਚਨ ਸੁਣ ਕੇ ਤੁਹਾਡੇ ਪਾਪ ਮਿਟ ਜਾਣਗੇ। ਨਰਨ ਪ੍ਰਬੋਧਿਓ ਨਰਪਤ ਆਇਓ। ਜਦੋਂ ਸ਼ਹਿਰ ਦੇ ਲੋਕਾਂ ਨੇ ਸਮਝਾਇਆ ਬੁਝਾਇਆ ਤੇ ਰਾਜਾ ਵੀ ਚੱਲ ਕੇ ਆ ਗਿਆ। ਵਸਤਰ ਆਹਾਰ ਉਪਾ ਲਿਆਇਓ। ਚੰਗੇ ਵਸਤਰ ਚੰਗਾ ਭੋਜਨ ਭੇਟਾ ਵਜੋਂ ਲੈ ਕੇ ਆਇਆ। ਆਨ ਚਰਨ ਪਰ ਬੰਦਨ ਕਰਕੇ। ਸ਼ਹਿਰ ਦੇ ਰਾਜੇ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਕਰੀ ਬਿਨੈ ਬਚ ਦੀਨ ਉਚਾਰਕੈ। ਇਸ ਤਰ੍ਹਾਂ ਦੀਨਤਾ ਦੇ ਵਿੱਚ ਬਚਨ ਉਚਾਰਨ ਕਰਕੇ, ਨਿਮਰਤਾ ਦੇ ਬਚਨ ਕਰਕੇ ਬੇਨਤੀ ਕੀਤੀ। ਕਰ ਹੋ ਉਪਾਇਨ ਅੰਗੀਕਾਰਾ। ਰਾਜਾ ਕਹਿ ਰਿਹਾ ਹੇ ਸਾਧੂ, ਮੇਰੀ ਜਿਹੜੀ ਭੇਟਾ ਲਿਆਂਦੀ ਆਪ ਗ੍ਰਹਿਣ ਕਰ ਲਓ। ਰੁਚ ਸੋ ਖਾਵੋ ਰੁਚਿਰ ਆਹਾਰਾ। ਮਹਾਰਾਜ ਸੋਹਣਾ ਜਿਹੜਾ ਮੈਂ ਭੋਜਨ ਲਿਆਂਦਾ ਆਪ ਜਿੰਨੀ ਕੁ ਰੁਚੀ ਉਹਨੂੰ ਰੱਜ ਕੇ ਛਕ ਲਓ ਜੀ। ਸੁੰਦਰ ਪਹਿਰਾ ਚੀਰ ਸਰੀਰਾ। ਹੇ ਮਹਾਰਾਜ ਮੈਂ ਸੋਹਣੇ ਵਸਤਰ ਲਿਆਂਦੇ, ਤੁਸੀਂ ਸਰੀਰ ਤੇ ਪਹਿਨ ਲਓ, ਸਜਾ ਲਓ। ਸੰਤ ਰੂਪ ਤੁਮ ਗੁਣੀ ਗਹੀਰਾ। ਤੁਸੀਂ ਤਾਂ ਗੁਣਾਂ ਦੇ ਗਹੀਰ ਹੋ ਸਮੁੰਦਰ, ਤੁਸੀਂ ਤਾਂ ਸਾਧੂ ਰੂਪ ਹੋ। ਦੋਹਰਾ ਗੁਰ ਕਹਿ ਹਮਰੇ ਕਾਜ ਨਹਿ। ਮਹਾਰਾਜ ਕਹਿੰਦੇ ਰਾਜਾ ਸਾਡੇ ਕਿਸੇ ਕੰਮ ਨਹੀਂ ਹੈ। ਦੇਹੋ ਗਰੀਬਨ ਜਾਏ। ਜਿਹੜੇ ਕੋਈ ਵਸਤਰ ਜੇ ਹੋਰ ਸਾਜੋ ਸਮਾਨ ਹੈ ਕਿਸੇ ਗਰੀਬਾਂ ਨੂੰ ਜਾ ਕੇ ਤੂੰ ਦੇ ਦੇ। ਤਿਰਪਤ ਸਰਬ ਬਸ ਤੂੰ ਸੋ। ਅਸੀਂ ਤਰ੍ਹਾਂ ਵੀ ਸਾਰੀਆਂ ਵਸਤੂਆਂ ਕਰਕੇ ਰੱਜੇ ਹੋਏ ਆ। ਹਮਕੋ ਚਾਹੇ ਨਕਾਏ। ਕਿਸੇ ਵਸਤਰ ਦੀ ਕਿਸੇ ਪਦਾਰਥ ਦੀ ਕੋਈ ਚਾਹ ਨਾ ਚੂਨਾ ਹੈ ਨਹੀਂ। ਚੌਪਈ ਸ਼ਰਧਾ ਔਰ ਧਰ ਜੋਰੇ ਹੱਥ। ਉਸ ਵੇਲੇ ਰਾਜੇ ਨੇ ਕਹਿੰਦੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਹੱਥ ਜੋੜੇ ਸਤਿਗੁਰੂ ਅੱਗੇ। ਬੋਲਿਓ ਬਚਨ ਬਹੁ ਹਰ ਨਰ ਨਾਥਾ। ਜਿਹੜਾ ਲੋਕਾਂ ਦਾ ਰਾਜਾ ਇਉਂ ਬਚਨ ਬੋਲਿਆ, ਫਿਰ ਸੰਤ ਤੁਮੈ ਪਰਵਾਹ ਹੈ ਨਾ ਕੋਈ। ਮਹਾਰਾਜ ਤੁਸੀਂ ਤਾਂ ਸਾਧੂ ਆ, ਤੁਹਾਨੂੰ ਸਾਧੂਆਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ ਹੈ, ਤੁਸੀਂ ਬੇਖਾਸ਼ ਹੁੰਦੇ। ਮੋਰੋ ਇਸ ਬਿਦ ਭਲਾ ਨਾ ਹੋਈ। ਮਹਾਰਾਜ ਤੁਸੀਂ ਮੇਰਾ ਪਦਾਰਥ ਨਾ ਲਿਆ, ਮੇਰਾ ਤਾਂ ਇਸ ਤਰ੍ਹਾਂ ਫਿਰ ਭਲਾ ਨਹੀਂ ਨਾ ਹੋ ਸਕਣਾ। ਸੰਤ ਸਦੀਵ ਸਰਬ ਉਪਕਾਰੀ। ਕਿਉਂਕਿ ਸਿਆਣੇ ਕਹਿੰਦੇ ਵੀ ਜਿਹੜੇ ਸਾਧੂ ਸੰਤ ਹੁੰਦੇ ਹਮੇਸ਼ਾ ਪਰਉਪਕਾਰੀ ਹੁੰਦੇ। ਕਰਹੋ ਭਲਾ ਲੇ ਹੋ ਭੇਟ ਹਮਾਰੀ। ਮੇਰੀ ਮਹਾਰਾਜ ਤੋਂ ਛਪੇਟਾ ਲੈ ਕੇ ਮੇਰਾ ਵਿਚਾਰੇ ਦਾ ਭਲਾ ਕਰ ਦੇਵੋ ਜੀ। ਰਾਵਰ ਸ਼ਰਨ ਪਰਿਓ ਮੈਂ ਆਈ। ਗੁਰੂ ਨਾਨਕ ਸਾਹਿਬ ਸੰਤ ਜੀ, ਮੈਂ ਤੁਹਾਡੀ ਆ ਕੇ ਸ਼ਰਨ ਵਿੱਚ ਪੈ ਗਿਆ। ਸੁਣੀ ਸੋਨ ਮੈਂ ਹਯਦਕ ਵਡਾਈ। ਲੋਕਾਂ ਤੋਂ ਆਪ ਜੀ ਦੀ ਮੈਂ ਬਹੁਤ ਮਾਰਾ ਕੰਨਾਂ ਵਿੱਚ ਵਡਿਆਈ। ਸੁਣੀਆ ਵੀ ਪੂਰਨ ਮਹਾਤਮਾ ਹੈ। ਕਿਰਪਾ ਧਾਰ ਗੁਰ ਕਹਿਓ ਬਹੋਰੀ। ਰਾਜੇ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਕਿਰਪਾ ਕਰਦਿਆਂ ਫੇਰ ਕਿਹਾ ਇਸ ਨੂੰ, ਕਰਨ ਭਲਾ ਨਿਜ ਚਾਹੇ ਜੇ ਤੋਰੀ। ਗੁਰੂ ਮਹਾਰਾਜ ਕਹਿੰਦੇ ਵੀ ਰਾਜੇ, ਜੇ ਤੈਨੂੰ ਆਪਣਾ ਭਲਾ ਕਰਨ ਦੀ ਚਾਹਨਾ ਹੈਗੀ, ਇੱਛਾ ਹੈਗੀ ਹੈ, ਤਜ ਬੇਵਿਚਾਰ ਜੋ ਪਾਪ ਕਮਾਵਤ। ਵਿਚਾਰ ਜਾ ਕਰਕੇ ਤੂੰ ਪਾਪ ਕਮਾਉਣਾ, ਇਹ ਕਹਿੰਦੇ ਪਾਪ ਕਰਨਾ ਤੂੰ ਛੱਡ ਦੇ। ਨਿਤ ਪਰਤਰੇ ਸੋ ਕੇਲ ਰਚਾਵਤ। ਹਮੇਸ਼ਾ ਕਹਿੰਦੇ ਜਿਹੜੀਆਂ ਪਰਾਈਆਂ ਇਸਤਰੀਆਂ ਨਾਲ ਮਿਲ ਕਰਕੇ ਤੂੰ ਕ੍ਰੀੜਾ ਕਰਦਾ ਹੈ। ਜੇ ਤੂੰ ਤਜ ਹੈ ਮਨ ਬਚ ਹਮਰਾ। ਮਹਾਰਾਜ ਕਹਿੰਦੇ ਜੇ ਸਾਡਾ ਬਚਨ ਮੰਨ ਕੇ ਤੂੰ ਇਹ ਜਿਹੜਾ ਵਿਚਾਰ ਕਰਨਾ ਛੱਡ ਦੇ, ਮੈਂ ਸਰਬ ਪ੍ਰਕਾਰ ਭਲਾ ਹੋਇ ਤੁਮਰਾ। ਫਿਰ ਵੀ ਰਾਜਾ ਸਭ ਤਰ੍ਹਾਂ ਕਰਕੇ ਤੇਰਾ ਭਲਾ ਹੋ ਜਾਏਗਾ। ਅਪਰ ਪਦਾਰਥ ਕੀ ਜੇ ਚਾਹੀ। ਰਾਜਾ ਜੇ ਭਲਾ ਕਿਸੇ ਹੋਰ ਪਦਾਰਥ ਦੀ ਤੈਨੂੰ ਚਾਹਨਾ ਹੋਵੇ, ਲੋੜ ਹੋਵੇ, ਸੋ ਦਿਵਾਏ ਦੇ ਪ੍ਰਭ ਪਾਹੀ। ਪਰਮੇਸ਼ਰ ਦੇ ਪਾਸੋਂ ਤੈਨੂੰ ਉਹ ਵੀ ਦਿਵਾ ਦੇਵਾਂ। ਸੁਣ ਕਰ ਭੂਪਤ ਸ਼ਰਧ ਵਧਾਈ। ਗੁਰੂ ਮਹਾਰਾਜ ਦੇ ਬਚਨ ਸੁਣ ਕੇ ਰਾਜੇ ਨੇ ਬੜੀ ਸ਼ਰਧਾ ਵਧਾਣਾ ਕੀਤੀ। ਸਿੱਖ ਹੋਣ ਕੀ ਗੇਰਾ ਅਲਾਈ। ਵੀ ਮੈਂ ਜਿਵੇਂ ਮਹਾਰਾਜ ਦਾ ਸਿੱਖ ਸੱਜ ਜਾਵਾਂ, ਸਿੱਖ ਬਣ ਜਾਵਾਂ, ਉਹੇ ਜੇ ਬਚਨ ਇਹਨੇ ਸਿੱਖ ਬਣ ਲਈ ਕਹੇ। ਮਨ ਚੰਚਲ ਵਿਸ਼ਿਆਂ ਲਪਟਾਵਾ। ਕਹਿਣ ਲੱਗਿਆ ਮਹਾਰਾਜ ਕੀ ਦੱਸਾਂ, ਮਨ ਬੜਾ ਚੰਚਲ ਹੈ, ਵਿਸ਼ਿਆਂ ਵੱਲੀ ਮੱਲੋ ਮੱਲੀ ਚਿੰਬੜਦਾ। ਤੀਅ ਰਸ ਤੇ ਕਬ ਨਹਿ ਤ੍ਰਿਪਤਾਵਾ। ਇਸਤਰੀ ਉਹਦੇ ਵਿਸ਼ੇ ਰਸ ਨਾਲ ਕਦੇ ਤ੍ਰਿਪਤ ਨਹੀਂ ਹੁੰਦਾ ਮਨ। ਨਿਤ ਪ੍ਰਤ ਲਾਲਸ ਵਧੈ ਵਧੇਰੀ। ਮੇਰੇ ਚੰਚਲ ਮਨ ਨੂੰ ਮਹਾਰਾਜ ਇਸ ਰਸ ਦੀ ਜਿਹੜੀ ਲਾਲਸ ਹੈ, ਚਾਹਨਾ ਵਧੇਰੀ ਤੋਂ ਵਧੇਰੀ ਵਧਦੀ ਹੈ। ਜੋ ਈਂਧਨ ਤੇ ਅਗਨ ਕਨੇਰੀ। ਅੱਗ ਦੇ ਵਿੱਚ ਲੱਕੜਾਂ ਪਾਈ ਜਾਈ, ਅੱਗ ਵੱਧਦੀ ਤੁਰੀ ਜਾਂਦੀ, ਇਹੀ ਮੇਰਾ ਬੁਰਾ ਹਾਲ ਹੈ। ਨਿਜ ਉਪਦੇਸ਼ ਸੁਣਾਏ ਵਿਸਾਲਾ। ਹੇ ਗੁਰੂ ਨਾਨਕ ਸਾਹਿਬ ਸੰਤੋ, ਆਪਣਾ ਜਿਹੜਾ ਮਹਾਨ ਉਪਦੇਸ਼ ਮੈਨੂੰ ਸੁਣਾ ਕੇ। ਮਮ ਮਨ ਮੋਰਹ ਗੁਰੂ ਕਿਰਪਾਲਾ। ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ, ਮੇਰਾ ਜਿਹੜਾ ਮਨ ਮਾੜੇ ਪਾਸੇ ਤੋਂ ਰੇਕ ਦੇਵੋ। ਸੁਣ ਕੇ ਦੀਨ ਬੰਦ ਅਸ ਬਚਨਾ। ਹਾਂ, ਜੋ ਗਰੀਬਾਂ ਦੇ ਬੰਧੂ ਹੈ ਪਿਆਰੇ, ਉਸਦੇ ਦੀਨਤਾਈ ਦੇ ਐਸੇ ਬਚਨ ਸੁਣ ਕੇ। ਬੋਲੇ ਤੇ ਬਿਰਾਗ ਕੀ ਰਚਨਾ। ਇਹੋ ਜਿਹੇ ਜਿਹੜੇ ਬਚਨ ਹੈ ਮਹਾਰਾਜ ਢੰਗ ਨਾਲ ਬੋਲੇ, ਜਿਹੜੇ ਵਿੱਚ ਜਿਹੜੀ ਤ੍ਰੀਮਤ ਹੈ ਉਹਦੇ ਵੱਲੋਂ ਬਿਰਾਗ ਹੋਵੇ, ਉਪਰਾਮਤਾ ਹੋ ਜਾਏ। ਭੋ ਨਿਰਪ ਤ੍ਰੇਮੈ ਕੋ ਵਥ ਨੀ ਕੀ। ਮਹਾਰਾਜ ਕਹਿੰਦੇ ਰਾਜਨ, ਤੂੰ ਦੇਖ ਜਿਹੜੀ ਤ੍ਰੀਮਤ, ਇਹਦੇ ਵਿੱਚ ਸਰੀਰ ਦੇ ਵਿੱਚ ਕਿਹੜੀ ਚੰਗੀ ਕੋਈ ਵਸਤੂ ਹੈ, ਜਿਸ ਅਵਲੋਕ ਪ੍ਰੀਤ ਹੋਇ ਜੀ ਕੀ। ਚੰਗੀ ਵਸਤੂ ਨੂੰ ਦੇਖ ਕੇ ਹਿਰਦੇ ਵਿੱਚ ਪ੍ਰੀਤੀ ਹੋਵੇ। ਜੇ ਲੋਚਨ ਕਹਿ ਕਮਲ ਸਮਾਨਾ। ਜਿਹੜੇ ਕੋਈ ਵਿਸ਼ੇ ਵਿੱਚ ਲਵਾਇਮਾਨ ਹੋ ਕੇ ਜਿਹੜੇ ਨੇਤਰਾਂ ਨੂੰ ਕਹਿੰਦੇ ਵੀ ਇਹ ਕਮਲ ਦੇ ਸਮਾਨ। ਗੀੜ ਬਹਿਤ ਜਿਹੇ ਪਿਖਤ ਗਿਲਾਨਾ। ਜਦੋਂ ਅੱਖਾਂ ਵਿੱਚੋਂ ਗੜੀ ਵਗਦੀ ਹੁੰਦੀ ਹੈ, ਵੇਖ ਵੇਖ ਕੇ ਗਿੜ ਨੂੰ ਗਿਲਾਨੀ ਨਫ਼ਰਤ ਆਉਂਦੀ ਹੈ ਉਸ ਵੇਲੇ। ਹੋਰ ਬਿਲੋ ਕਹਿ ਜੇ ਤਿੰਨ ਮਾਹੀ। ਭਲਾ ਉਹਨਾਂ ਅੱਖਾਂ ਨੂੰ ਕੋਈ ਵੇਖ ਭੰਨ ਭੁੰਨ ਕੇ ਵੇਖਣਾ ਕਰੇ। ਮਿਜ ਨੀਰ ਬਿਨ ਔਰ ਸੋਨਾ। ਅੱਖਾਂ ਵਿੱਚੋਂ ਮਿਜ ਨਿਕਲੂਗਾ, ਪਾਣੀ ਨਿਕਲੂਗਾ, ਹੋਰ ਤਾਂ ਕੁਛ ਦਿਸਦਾ ਨਹੀਂ ਅੱਖਾਂ ਚੋਂ। ਅਪਰ ਅੰਗ ਤਿੰਨ ਰੀਤ ਸੁਨੀਜੈ। ਹੋਰ ਜਿਹੜੇ ਸਰੀਰ ਦੇ ਅੰਗ ਹੈ ਉਹਨਾਂ ਦੀ ਵੀ ਰੀਤੀ ਸੁਣ ਲਾ। ਚੰਦ ਸਰਸ ਕੋ ਬਦਨ ਕਹੀਜੈ। ਇਹ ਜਿਹੜੀ ਤ੍ਰੀਮਿਤ ਦਾ ਚੰਦਰਮਾ ਵਰਗਾ ਮੁਖੜਾ ਇਉਂ ਜਾਣਿਆ ਜਾਂਦਾ, ਕਿਹਾ ਜਾਂਦਾ। ਚਰਬੀ ਰਕਤ ਲਪੇਟਿਓ ਚਾਮਾ। ਕਹਿੰਦੇ ਜਿਹੜਾ ਹੱਡ ਹੈ, ਚਮ ਹੈ, ਤੇ ਇਸ ਤਰ੍ਹਾਂ ਹੋ ਨਹਿਰੇ ਉੱਪਰ ਕਹਿੰਦੇ ਚੰਮ ਜਾ ਮਾਸ ਜਲ ਭੇਟਿਆ ਹੋਇਆ ਗੌਰ ਰੰਗ ਪੇਖਿਅਤ ਅਬਿਰਾਮਾ। ਇਸ ਕਰਕੇ ਉਹ ਮਾਸ ਦਾ ਗੋਰਾ ਰੰਗ ਜਾ ਬੜਾ ਸੋਹਣਾ ਸੁੰਦਰ ਤੱਕਿਆ ਜਾਂਦਾ ਹੈ। ਇਨ ਵਸਤੂਨ ਬਿਨ ਹੋਏ ਨਾ ਆਨਾ, ਹੱਡ ਹੈ ਚੱਬੇ ਲਹੂ ਹੈ ਉੱਪਰ ਮਾਸ, ਇਹ ਤੋਂ ਬਿਨਾਂ ਤੱਕ ਹੋਰ ਵਸਤੂ ਇਹਦੇ ਵਿੱਚ ਹੈ ਨਹੀਂ। ਜਿਨ ਹੈ ਬਿਲੋਕੇ ਆਏ ਗਿਲਾਨਾ, ਜਿਨ੍ਹਾਂ ਨੂੰ ਦੇਖਿਆ ਹੱਡ ਚੰਮ ਨੂੰ ਗਿਲਾਨੀ ਨਫ਼ਰਤ ਆਉਂਦੀ ਹੈ ਜੇ ਪਈ ਹੋਵੇ। ਪੁੰਜ ਦਾਂਤ ਕਹਿ ਕਲੀ ਸਮਾਨੇ, ਜਿਨ੍ਹਾਂ ਦੰਦਾਂ ਨੂੰ ਕਹਿੰਦੇ ਕਾਮ ਦੇ ਵਿੱਚ ਗਲਤਾਨ ਹੋਇਆ ਮਨੁੱਖ ਕਹਿੰਦੇ ਕਲੀ ਦੇ ਸਮਨ ਸਰਸ ਕਹਿੰਦਾ ਹੈ। ਮਾਸ ਬਿਨਾ ਲੇ ਹੱਡ ਪਛਾਨੇ, ਉਹ ਜਿਹੜੇ ਦੰਦ ਹੈ ਉਹ ਸਮਝ ਲਓ ਵੀ ਹੱਡ ਮਾਸ ਤੋਂ ਬਗੈਰ ਹੱਡੀ ਹੈ ਨਾ। ਮੁਖ ਤੇ ਟੂਟ ਜਾਹ ਜੇ ਉਹ ਜਿਹੜੇ ਕਹਿੰਦੇ ਦੰਦ ਜੇ ਅਜੇ ਮੁਖ ਦੇ ਵਿੱਚੋਂ ਕੋਈ ਟੁੱਟ ਭੱਜ ਜਾਵੇ, ਚਾਹਤ ਹੱਥ ਨਾ ਛੁਆਹਿਓ ਕੋ, ਦੰਦ ਨੂੰ ਕਲੀ ਸਮਾਨ ਕਹਿੰਦਾ ਉਹ ਹੱਡ ਨੂੰ ਕੋਈ ਹੱਥ ਨਹੀਂ ਛੁਆਇਆ ਸੁਣਦਾ, ਕਹਿੰਦੇ ਉਹ ਦੰਦ ਨੂੰ ਚੁੱਕ ਕੇ ਹੱਥਾਂ ਨਾਲ ਨਹੀਂ ਸੁਣਦਾ ਹੈ। ਇਸੀ ਪ੍ਰਕਾਰ ਦੇਹ ਲੱਖ ਸਾਰੀ, ਇਸ ਤਰ੍ਹਾਂ ਕਹਿੰਦੇ ਸਾਰੀ ਸਰੀਰ ਦੀ ਦੇਹ ਨੂੰ ਜਾਣ ਲੈ, ਹੱਡ ਮਾਸ ਹੈ ਰਕਤ ਮਝਾਰੀ, ਸਰੀਰ ਵਿੱਚ ਹੱਡ ਹੈ ਜਾਂ ਕਹਿੰਦੇ ਲਹੂ ਹੈ ਮਿੱਛਰ ਵੀ ਜਾਂ ਪਰਮਾਸ ਹੈ, ਬਿਸ਼ਟਾ ਮੂਤਰ ਯੁਕਤ ਦੁਰਗੰਧੇ ਜਾਂ ਕਹਿੰਦੇ ਗੰਦਗੀ ਹੈ ਜਾਂ ਇਸ ਤਰ੍ਹਾਂ ਇਸ ਲਘੂ ਸ਼ੰਕਾ ਹੈ ਦੁਰਗੰਧੀ ਬਦਬੋ ਹੈ। ਕਿਸੇ ਕੋ ਪਿਖ ਲੁਭਾਏ ਮਤ ਅੰਧੇ, ਅਕਲ ਦੇ ਅੰਨੇ ਕਹਿੰਦੇ ਵੇਖ ਕੇ ਕਿਹਨੂੰ ਤੂੰ ਲੁਭਾਏ ਮਨ ਭਲਾ ਹੁੰਦਾ ਹੈ, ਮੁਖ ਮੈਂ ਥੂਕ ਸੀਂਡ ਬਹੁ ਨਾਸਾ, ਮੂੰਹ ਦੇ ਵਿੱਚੋਂ ਥੁੱਕ ਨਿਕਲਦਾ ਰਹਿੰਦਾ ਨੱਕ ਵਿੱਚੋਂ ਸੀਂਡ ਨਿਕਲਦਾ ਹੈ, ਉੱਪਰ ਚਰਮ ਬਾਲ ਹੋਏ ਰਾਸਾ, ਸਾਰੇ ਸਰੀਰ ਦੇ ਮਾਸ ਉੱਪਰ ਕਹਿੰਦੇ ਬਹੁਤੇ ਰੋਮ ਜੇ ਹਨ, ਪ੍ਰਕਾਰ ਉਰ ਧਾਰੋ, ਇਸ ਤਰ੍ਹਾਂ ਦੇਵੀ ਤੂੰ ਸੋਚ ਵਿਚਾਰ ਧਾਰ, ਵਸਤ ਕੌਣ ਸੀ ਭਲੀ ਵਿਚਾਰ, ਦੇਖੋ ਇਹ ਸਰੀਰ ਦੇ ਵਿੱਚ ਕਿਹੜੀ ਵਸਤੂ ਚੰਗੀ ਤੂੰ ਵਿਚਾਰ, ਮਹਾ ਦੁਰਗੰਧ ਮੰਦਨੀ ਸੋ, ਇਸ ਤਰ੍ਹਾਂ ਜਿਹੜਾ ਸਰੀਰ ਹੈ ਮਹਾ ਦੁਰਗੰਧੀ ਵਾਲਾ ਭੈੜਾ ਹੈ, ਨਾਰ ਕੀ ਪ੍ਰੀਤ ਹੈ ਜੋ, ਇਸ ਤਰ੍ਹਾਂ ਦੀ ਜਿਹੜੀ ਤ੍ਰੀਮਤ ਦੀ ਪ੍ਰੀਤੀ ਇਹੋ ਜਿਹੀ ਹੀ ਹੈ, ਜੋ ਪ੍ਰਤੱਛ ਹੀ ਹੈ ਮਲੀਨੀ, ਜਿਹੜੀ ਕਹਿੰਦੇ ਦੇਖਣ ਦੇ ਵਿੱਚ ਪ੍ਰਗਟ ਪ੍ਰਤੱਖ ਮੈਣੀ ਕੁਚੈਲੀ, ਬਹੁਰ ਸੁਣੋ ਭਾਰਤੀ ਰਤ ਕੀਨੀ, ਫਿਰ ਕਹਿੰਦੇ ਹੋਰ ਸੁਣ ਜਿਹੜੀ ਪਰਾਈ ਤਨੀਮ ਦੇ ਨਾਲ ਕੋਈ ਕਹਿੰਦੇ ਸੰਬੰਧ ਕਰਨਾ, ਸੋ ਪਾਵਤ ਹੈ ਨਰਕ ਮਝਾਰੀ, ਐਸਾ ਜਿਹੜਾ ਕਹਿੰਦੇ ਪਰਾਈ ਇਸਤਰੀ ਨਾਲ ਸੰਬੰਧ ਕਹਿੰਦਾ ਉਹ ਨਰਕਾਂ ਦਾ ਦੁੱਖ ਪਾਉਂਦਾ ਹੈ, ਜਮ ਕੇ ਦੂਤ ਦੇਤ ਦੁੱਖ ਭਾਰੀ, ਜਿਹੜੇ ਧਰਮ ਰਾਜ ਦੇ ਜਮਦੂਤ ਆ ਕੇ ਉਹ ਵਿਸ਼ੇਸ਼ ਕੰਮ ਨੂੰ ਭਾਰੀ ਦੁੱਖ ਦਿੰਦੇ, ਕਰ ਲੋਹੇ ਦੀ ਤੀਤ ਪਾਵੇ, ਜਿਹੜੇ ਜਮਦੂਤ ਲੋਹੇ ਦੀ ਇਸਤਰੀ ਜੀ ਬਣਾ ਕੇ ਅੱਗ ਨਾਲ ਤਪਾ ਲੈਂਦੇ, ਬੰਧ ਤਾਹ ਗਰ ਸੰਗ ਲਗਾਵੇ, ਕਹਿੰਦੇ ਇਸ ਤਰ੍ਹਾਂ ਬੰਨ ਕੇ ਨੂੜ ਕੇ ਉਹ ਲੋਹੇ ਦੀ ਸੀਮਤ ਦੇ ਨਾਲ ਉਹਦਾ ਗਲ ਜਾ ਲਗਾਉਂਦੇ, ਹੋਤ ਕਸ਼ਟ ਬਹੁ ਕਰਤ ਪੁਕਾਰਾ, ਜਦੋਂ ਇਹਨੂੰ ਕਹਿੰਦੇ ਉਹ ਸੜਦਾ ਮਜਦਾ ਦੁੱਖ ਹੁੰਦਾ ਤੇ ਫਿਰ ਚਾਂਗਣਾ ਮਾਰਦਾ ਮਰ ਗਿਆ ਬਚਾ ਲਓ, ਬਹੁਰ ਕਰਹਿ ਜਮ ਡੰਡਨ ਮਾਰਾ, ਫਿਰ ਜਿਹੜੇ ਜਮਦੂਤ ਆ ਕਹਿੰਦੇ ਸਿਰ ਵੀ ਡੰਡਿਆਂ ਦੀ ਮਾਰ ਕਰਦੇ, ਛਿਨਕ ਜੇ ਮਨ ਸੁਖ ਪਾਵੇ ਹੈ ਕਾਮੀ, ਜਿਹੜਾ ਕਾਮੀ ਪੂਰੇ ਸ਼ਹਿ ਵਿਸ਼ੇ ਦਾ ਸੁਖ ਜਿਹੜਾ ਛਿਨ ਮਾਤਰ ਪਾਉਂਦਾ ਹੈ, ਚਿਰੰਕਾਲ ਦੁੱਖ ਨਾਰਕ ਗਾਮੀ, ਕਹਿੰਦੇ ਬਹੁਤ ਸਮੇਂ ਤੱਕ ਨਰਕਾਂ ਵਿੱਚ ਜਾ ਫਿਰ ਦੁਖੀ ਹੁੰਦਾ ਦੁੱਖ ਭੋਗਦਾ ਹੈ, ਅਨਕ ਪ੍ਰਕਾਰ ਤਾੜਨਾ ਸਹੀ, ਨਰਕ ਵਿੱਚ ਵੀ ਪਿਆ ਕਾਮੀ ਪੁਰਸ਼ ਅਨੇਕਾਂ ਤਰ੍ਹਾਂ ਦੀਆਂ ਸਜਾਵਾਂ ਸਹਿੰਦਾ, ਸਿਮਰਤ ਵੇਦ ਪੁਰਾਣ ਅਸ ਕਹੀ, ਇਹ ਵੀ ਰਾਜਨ ਇਹ ਅਸੀਂ ਨੀ ਕਹਿੰਦੇ, ਵੇਦ ਵੀ ਕਹਿੰਦੇ, 18 ਪੁਰਾਣ ਵੀ ਕਹਿੰਦੇ, 27 ਸਿਮਰਤੀਆਂ ਵੀ ਇਹ ਕਹਿ ਰਹੀਆਂ, ਬਚਨ ਸੁਨੇ ਨਿਰਿਪ ਸ੍ਰੋਣ ਮਝਾਰੇ, ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਇੱਥੋਂ ਦੇ ਰਾਜੇ ਨੇ ਜਦੋਂ ਕੰਨਾਂ ਨਾਲ ਧਿਆਨ ਨਾਲ ਸੁਣੇ, ਭਲੀ ਰੀਤ ਸੋ ਚੀਤ ਵਿਚਾਰੇ, ਚੰਗੀ ਰੀਤੀ ਨਾਲ ਦੇਵੀ ਸੁਨਾਂ ਨੂੰ ਵਿਚਾਰਿਆ ਵੀ ਮਹਾਰਾਜ ਬਿਲਕੁਲ ਸੱਤ ਵਚਨ ਕਹਿ ਲਖੇ ਆਪਣੇ ਕਲਮਲ ਭਾਰੀ। ਰਾਜੇ ਨੇ ਆਪਣੇ ਜਿੰਨੇ ਪਾਪ ਕੀਤੇ ਸੀ ਸਾਰੇ ਜਾਣ ਲਏ, ਪਰ ਉਹ ਚਰਨ ਪਰ ਗੁਰੂ ਅਗਾਰੇ। ਉਸੇ ਵੇਲੇ ਉੱਠ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਅੱਗੇ ਢਹਿ ਪਿਆ ਰਾਜਾ। ਹਾਂ ਅਜਾਨ ਬਹੁ ਪਾਪ ਕਮਾਤੇ, ਗੁਰੂ ਨਾਨਕ ਸਾਹਿਬ ਮੈਂ ਬਹੁਤ ਅਣਜਾਣ ਪੁਣੇ ਵਿਸਮਝ ਵਿੱਚ ਪਾਪ ਕਮਾਏ। ਬਚਨ ਤੁਮਾਰੇ ਤੇ ਮੈਂ ਜਾਤੇ, ਅੱਜ ਮਹਾਰਾਜ ਤੁਸੀਂ ਜਿਹੜੇ ਬਚਨ ਕਹੇ ਉਹਨਾਂ ਕਰਕੇ ਮੈਂ ਜਾਣਿਆ ਵੀ ਮੈਂ ਬਹੁਤ ਪਾਪ ਕਮਾਏ। ਕਿਰਪਾ ਧਾਰ ਬਖਸ਼ਹੁ ਮੁਝ ਅਬਹੀ, ਗੁਰੂ ਨਾਨਕ ਸਾਹਿਬ ਮੇਰੇ ਤੇ ਕਿਰਪਾ ਧਾਰ ਕੇ ਹੁਣ ਮੈਨੂੰ ਬਖਸ਼ ਦਿਓ, ਮਾਫ ਕਰ ਦਿਓ। ਬਹੁਰ ਕੁਰੀਤ ਕਰੋ ਨਹਿ ਕਬਹੀ, ਮੈਂ ਮਹਾਰਾਜ ਕੰਨ ਫੜ ਕੇ ਕਹਿਣਾ ਮੁੜ ਕੇ ਇਹੋ ਜੀ ਖੋਟੀ ਰੀਤੀ ਇਹ ਮੈਂ ਨਹੀਂ ਕਰਾਂਗਾ ਜ਼ਿੰਦਗੀ ਵਿੱਚ ਕਦੇ ਵੀ। ਸੁਣ ਕਰ ਭਏ ਪ੍ਰਸੰਨ ਕਿਰਪਾਲਾ, ਗੁਰੂ ਮਹਾਰਾਜ ਸੁਣ ਕੇ ਬਹੁਤ ਹੀ ਪ੍ਰਸੰਨ ਹੋ ਗਏ। ਕਹੇ ਬਚਨ ਸੁਣੀਏ ਨਰ ਪਾਲਾ, ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹਿ ਵੀ ਰਾਜਨ ਸੁਣ ਲੈ, ਆਗੈ ਕਰੋ ਪਾਪ ਨਹਿ ਕੋਈ। ਕਹਿੰਦੇ ਵੀ ਰਾਜੇ ਅੱਗੇ ਵਾਸਤੇ ਇਹੋ ਜਿਹਾ ਕੁਕਰਮ ਪਾਪ ਨਹੀਂ ਤੈਨੇ ਕਰਨਾ, ਪਿਛਲੇ ਕਰੇ ਜੋ ਬਖਸ਼ੇ ਸੋਈ। ਕਹਿੰਦੇ ਜਿਹੜੇ ਪਿਛਲੇ ਬੇਸਮਝੀ ਵਿੱਚ ਕੀਤੇ ਉਹ ਤੇਰੇ ਅਸੀਂ ਮਾਫ ਕਰ ਦਿੱਤੇ। ਸਤ ਨਾਮ ਸਿਮਰੋ ਮਨ ਲਾਈ, ਮਨ ਲਾ ਕੇ ਸਤਨਾਮ ਵਾਹਿਗੁਰੂ ਸਿਮਰਿਆ ਕਰ। ਪੁਰ ਮਹਿਲੇ ਹੋ ਧਰਮਸਾਲ ਬਣਾਏ, ਰਾਜਾ ਆਪਣੇ ਸ਼ਹਿਰ ਦੇ ਵਿੱਚ ਧਰਮਸਾਲਾ ਤੂੰ ਬਣਵਾ ਲਾ, ਤਿਆਰ ਕਰਵਾ ਲੈ। ਸਤ ਸੰਗਤ ਤਹਿ ਕਰੋ ਮਹਾਨੀ, ਕਹਿੰਦੇ ਧਰਮਸਾਲਾ ਵਿੱਚ ਬਹੁਤਾ ਸਮਾਂ ਸਤਸੰਗਤ ਕਰਦਾ ਰਿਹਾ ਕਰ। ਹਰ ਮਹਿਮਾ ਗਾਵੋ ਗੁਣ ਖਾਨੀ, ਇਸ ਤਰ੍ਹਾਂ ਕਹਿੰਦੇ ਸੰਗਤ ਵਿੱਚ ਮਿਲ ਕੇ ਜੋ ਗੁਣਾਂ ਦੀ ਖਾਣ ਵਾਹਿਗੁਰੂ ਦੀ ਮਹਿਮਾ ਉਹ ਤੂੰ ਕਿਹਾ ਕਰ ਕਰਿਆ ਕਰ। ਅਸ ਉਪਦੇਸ਼ ਸਿੱਖ ਲਈਏ ਜਬ ਹੀ, ਇਸ ਤਰ੍ਹਾਂ ਦਾ ਉਪਦੇਸ਼ ਦੇਣ ਤੋਂ ਜਦੋਂ ਇਹਨੇ ਸਿੱਖਿਆ ਲੈ ਲਈ ਸਤਿਗੁਰੂ ਦੀ, ਪਾਹੁਲ ਪਗਕੀ ਦੀਨੀ ਤਬ ਹੀ। ਉਸੇ ਵੇਲੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਵਿੱਤਰ ਚਰਨਾਂ ਦੀ ਪਾਹੁਲ ਇਸ ਨੂੰ ਬਖਸ਼ ਦਿੱਤੀ। ਕਰੇ ਸਿੱਖ ਆਪਣੇ ਨਰ ਬ੍ਰਿੰਦਾ, ਜਿੰਨੇ ਸ਼ਹਿਰ ਦੇ ਲੋਕ ਸਾਰਿਆਂ ਨੂੰ ਸਿੱਖ ਸਜਾ ਲਿਆ ਹੈ। ਸਤ ਨਾਮ ਸਿਮਰੋ ਸੁਖ ਕੰਦਾ, ਸਾਰਿਆਂ ਨੂੰ ਕਿਹਾ ਭਾਈ ਜੋ ਸੁਖਾਂ ਦਾ ਬੱਦਲ ਸੁਖਾਂ ਦਾ ਮੁੱਢ ਹੈ ਸਤਨਾਮ ਵਾਹਿਗੁਰੂ ਸਿਮਰੋ ਤਕੜੇ ਹੋ ਕੇ। ਕਰਤ ਕੁਕਰਮ ਸਰਬ ਛੁਟ ਵਾਇਓ, ਰਾਜਾ ਜਿਹੜਾ ਖੋਟੇ ਕਰਮ ਕਰਦਾ ਸੀ ਮਰਨ ਉਪਦੇਸ਼ ਦੇ ਕੇ ਉਹਨੂੰ ਪੱਕੇ ਤੌਰ ਤੇ ਛਡਾ ਦਿੱਤਾ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਰਾਜੇ ਨੂੰ ਕਿਹਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ, ਇਸ ਤਰ੍ਹਾਂ ਤੂੰ ਦਾਨ ਵੀ ਕਰਨਾ ਹੈ। ਕਿਤਕ ਦਿਵਸ ਜਬ ਰਹੀ ਰਹਿਤ ਬਿਤਾਏ, ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਰਹਿੰਦਿਆਂ ਕੁਝ ਕੁ ਦਿਨ ਬਤੀਤ ਕੀਤੇ, ਹੱਥ ਬੰਦ ਨਿਰਿਪ ਬੈਨ ਅਲਾਏ, ਇੱਕ ਦਿਨ ਰਾਜੇ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬਚਨ ਕਹੇ, ਚਾਉਲ ਪਛਮ ਦੇਸ਼ ਮਮ ਹੋਈ, ਸਾਡੇ ਇਲਾਕੇ ਵਿੱਚ ਜਾਂ ਤਾਂ ਚੌਲ ਹੁੰਦੇ ਆ ਜਾਂ ਪੱਛਮ ਜੀ ਰੇਸ਼ਮ ਜੀ ਹੋ ਜਾਂਦੀ ਹੈ, ਔਰ ਅੰਨ ਉਪਜਤ ਨਹਿ ਕੋਈ, ਹੋਰ ਮਾਰਾ ਇਹ ਸਾਡੇ ਇਲਾਕੇ ਵਿੱਚ ਕੋਈ ਅੰਨ ਨਹੀਂ ਪੈਦਾ ਹੁੰਦਾ, ਨਾ ਕਣਕ ਹੁੰਦੀ, ਨਾ ਬਾਜਰਾ ਮੱਕੀ, ਕੋਈ ਨਹੀਂ ਹੁੰਦਾ, ਸਿਰਫ ਚੌਲ ਹੁੰਦੇ ਆ ਜਾਂ ਰੇਸ਼ਮੀ ਕੀੜੇ ਜੇ ਰੇਸ਼ਮੀ ਬਸਤਰ ਹੋ ਜਾਂਦੇ ਆ। ਕਿਰਪਾ ਧਾਰ ਬਰ ਦੀਜੈ ਅਬ ਹੀ, ਇਹ ਗੁਰੂ ਨਾਨਕ ਸਾਹਿਬ ਤੁਸੀਂ ਪਰਮੇਸ਼ਰ ਰੂਪ ਹੋ, ਕਹਿੰਦੇ ਕਿਰਪਾ ਧਾਰ ਕੇ ਬਰ ਦੇ ਦਿਓ, ਬਚਨ ਕਰ ਦਿਓ। ਅੰਨ ਕਪਾਹ ਹਾਦਿਕ ਹੋਇ ਸਭ ਹੀ, ਸਾਡੇ ਇਲਾਕੇ ਵਿੱਚ ਅੰਨ ਵੀ ਹੋਵੇ, ਸਭ ਤਰ੍ਹਾਂ ਦਾ ਕਪਾਹ ਆਦਿਕ ਵੀ ਹੋ ਜੇ, ਕਮਾਦ ਵੀ ਹੋ ਜਾਏ। ਸੁਣੀ ਨਿਜ ਹੈ ਪ੍ਰਿਯ ਭਗਤ ਅਨੰਨ, ਹਾਂ ਗੁਰੂ ਮਹਾਰਾਜ ਜੀ ਨੇ ਜੋ ਆਪਣੇ ਪਿਆਰੇ ਅਨੰਨ ਭਗਤ ਉਹਦੀ ਬੇਨਤੀ ਜਦੋਂ ਸੁਣੀ, ਕਹਿਓ ਬਚਨ ਹੋਇਆ ਹੈ ਸਭ ਅੰਨ, ਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਰਾਜਨ ਤੁਹਾਡੇ ਇਲਾਕੇ ਵਿੱਚ ਸਭ ਤਰ੍ਹਾਂ ਦਾ ਅਨਾਜ ਹੋਇਆ ਕਰੇਗਾ। ਬਹੁਰ ਗਮਨ ਕੀ ਕੀਨੀ ਤਿਆਰੀ, ਫਿਰ ਗੁਰੂ ਮਹਾਰਾਜ ਨੇ ਇਹ ਸ਼ਹਿਰ ਤੋਂ ਅੱਗੇ ਚਲੇ ਜਾਣ ਦੀ ਤਿਆਰੀ ਕਰ ਲਈ। ਸੁਣ ਕੇ ਮਿਲ ਆਏ ਨਰ ਨਾਰੀ, ਜਦੋਂ ਚੱਲਣ ਦੀ ਤਿਆਰੀ ਸੁਣੀ ਹੈ ਸਾਰੇ ਲੋਕ ਸੁਣ ਕੇ ਮਿਲ ਕੇ ਆਏ ਹਨ, ਹੱਥ ਬੰਦ ਕੇ ਗਿਰਾ ਉਚਾਰੀ, ਇੰਨੇ ਮਾਈ ਭਾਈ ਹੱਥ ਜੋੜ ਕੇ ਸਤਿਗੁਰਾਂ ਨੂੰ ਬਚਨ ਕਹਿਣ ਲੱਗੇ, ਸ੍ਰੀ ਗੁਰ ਰਹੁ ਇਸ ਦੇਸ਼ ਮਝਾਰੀ, ਗੁਰੂ ਨਾਨਕ ਸਾਹਿਬ ਕਿਉਂ ਜਾਣੇ ਸਾਡੇ ਇਲਾਕੇ ਵਿੱਚੋਂ ਆਪ ਇਸ ਇਸੇ ਇਲਾਕੇ ਵਿੱਚ ਹੀ ਰਹੋ ਪੱਕੇ ਤੌਰ ਤੇ। ਤੁਮ ਆਵਨ ਤੇ ਭਇਓ ਪਵਿੱਤਰਾ, ਕਿਉਂਕਿ ਤੁਹਾਡੇ ਆਉਣ ਕਰਕੇ ਮਹਾਰਾਜ ਸਾਡਾ ਸ਼ਹਿਰ ਵੀ ਸਾਡਾ ਇਲਾਕਾ ਬੜਾ ਪਵਿੱਤਰ ਹੋ ਗਿਆ। ਸਿੱਖੀ ਭਈ ਵਿਸ਼ਾਲ ਵਿਚਿਤਰਾ, ਤੁਹਾਡੇ ਆਉਣ ਕਰਕੇ ਮਹਾਨ ਜਿਹੜੀ ਗੁਰਸਿੱਖੀ ਏ ਪ੍ਰਗਟ ਹੋ ਗਈ, ਫੈਲ ਗਈ ਹੈ। ਕਿਉਂ ਤੁਮ ਤੂਰਨ ਕਰ ਹੋ ਤਿਆਰੀ, ਗੁਰੂ ਨਾਨਕ ਸਾਹਿਬ ਤੁਸੀਂ ਇੱਥੋਂ ਚਲੇ ਜਾਣ ਦੀ ਕਿਉਂ ਛੇਤੀ ਤਿਆਰੀ ਕਰਦੇ ਹੋ? ਰਹੋ ਸਦਾ ਨਿਜ ਕਰੁਣਾ ਧਾਰੀ, ਅਸੀਂ ਤਾਂ ਸ਼ਹਿਰ ਦੇ ਲੋਕ ਕਹਿੰਦੇ ਵੀ ਕਿਰਪਾ ਕਰਕੇ ਸਾਡੇ ਇੱਥੇ ਕੋਲ ਰਹੋ ਜੀ। ਇਸ ਪ੍ਰਕਾਰ ਬੇਨਤੀ ਬਹੁ ਕੀਨ, ਇਸ ਤਰ੍ਹਾਂ ਜਦੋਂ ਸ਼ਹਿਰ ਦੇ ਲੋਕਾਂ ਨੇ ਬਹੁਤ ਬੇਨਤੀਆਂ ਕੀਤੀਆਂ, ਤਿਸ ਦਿਨ ਸ੍ਰੀ ਗੁਰ ਚੱਲਨ ਨਾ ਦੇਣ, ਉਸ ਦਿਨ ਕਹਿੰਦੇ ਮਹਾਰਾਜ ਨੂੰ ਕਹਿੰਦੇ ਕਿਸੇ ਪਾਸੇ ਜਾ ਨਹੀਂ ਦਿੱਤਾ, ਤੁਰਨ ਨਹੀਂ ਦਿੱਤਾ। ਅਗਲੇ ਦਿਵਸ ਭੋਰ ਭੀ ਜਬ ਹੀ, ਜਦੋਂ ਅਗਲਾ ਦਿਨ ਕਹਿੰਦੇ ਹੋਇਆ ਸਵੇਰ ਹੋਈ, ਇਹ ਦਿਨ ਚੜਿਆ ਹੈ, ਹੋਏ ਅਲੋਪ ਗਏ ਗੁਰ ਤਬ ਹੀ, ਮਹਾਰਾਜ ਮੌਜ ਦੇ ਮਾਲਕ ਹੈ, ਕਹਿੰਦੇ ਉੱਥੇ ਅਲੋਪ ਹੋ ਗਏ, ਬਸ ਉੱਥੇ ਗੁਪਤ ਹੋ ਗਏ, ਦਿਸਣੋਂ ਰਹਿ ਗਏ। ਪਿੱਛੇ ਤੇ ਬਹੁ ਨਰ ਪਛਤਾਏ, ਜਦੋਂ ਮਹਾਰਾਜ ਮੈਂ ਦਿਸਦੇ ਨਹੀਂ ਹੈ, ਬਾਅਦ ਵਿੱਚ ਜਿਹੜੇ ਲੋਕ ਬਹੁਤ ਪਛੋਤਾਵਾ ਕਰਨ ਆਏ, ਦਰਸ਼ਨ ਕਰ ਹਮ ਨਹਿ ਤ੍ਰਿਪਤਾਏ, ਗੁਰੂ ਨਾਨਕ ਸਾਹਿਬ ਸਾਧੂ ਦੇ ਦਰਸ਼ਨ ਕਰਕੇ ਅਸੀਂ ਪੂਰੇ ਰੱਜੇ ਨਹੀਂ ਸੀ, ਭਲੀ ਪ੍ਰਕਾਰ ਕੀਨ ਨਹਿ ਸੇਵਾ, ਦੇਖੋ ਐਸੇ ਗੁਰੂ ਨਾਨਕ ਸਾਹਿਬ ਦੀ ਅਸੀਂ ਵਿੱਚ ਲੋਕਾਂ ਨੇ ਚੰਗੀ ਤਰ੍ਹਾਂ ਸੇਵਾ ਨਹੀਂ ਕੀਤੀ। ਸ੍ਰੀ ਗੁਰ ਗਮ ਨੇ ਅਲੱਖ ਅਭੇਵਾ, ਗੁਰੂ ਨਾਨਕ ਸਾਹਿਬ ਜੋ ਲਖਣੇ ਤੋਂ ਰਹਿਤ ਭੇਦ ਤੋਂ ਰਹਿਤ ਪਤਾ ਨੀ ਕਿੱਧਰ ਨੂੰ ਚਲੇ ਗਏ, ਰਹਿਣੇ ਸਬਾਸੁਰ ਧਰ ਧਿਆਨ, ਇਸ ਤਰ੍ਹਾਂ ਦਿਨੇ ਰਾਤ ਧਿਆਨ ਲਾ ਕੇ ਇੱਥੇ ਰਹਿੰਦੇ ਹਨ ਲੋਕ। ਬਹੁਰ ਨਰਨ ਕੋ ਭਾਕ ਲਿਆਨਾ, ਬਹੁਤ ਨਰਨ ਕੋ ਭਾਕ ਲਿਆਨਾ, ਰਾਤ ਦਿਨ ਧਿਆਨ ਲਾਉਣ ਕਰਕੇ ਬਹੁਤੇ ਲੋਕਾਂ ਦਾ ਭਲਾ ਹੋ ਗਿਆ। ਆਗੈ ਗਮਨੇ ਸ੍ਰੀ ਜਗਤੇਸ਼ਾ, ਇੱਧਰ ਜਗਤ ਦੇ ਮਾਲਕ ਅੱਗੇ ਨੂੰ ਚਲੇ ਗਏ, ਪਹੁੰਚੇ ਜਾਏ ਔਰ ਇੱਕ ਦੇਸ਼ਾ, ਹੋਰ ਇੱਕ ਇਲਾਕੇ ਵਿੱਚ ਮਹਾਰਾਜ ਚਲਦੇ ਚਲਦੇ ਪਹੁੰਚ ਗਏ। ਅੰਨ ਅਗਨ ਦੋ ਤਹ ਨਾਹੀ, ਉਸ ਇਲਾਕੇ ਵਿੱਚ ਨਾ ਤਾਂ ਕੋਈ ਅੰਨ ਹੁੰਦਾ ਨਾ ਕਹਿੰਦੇ ਅੱਗੀ ਹੈ। ਆਮਿਖ ਕੋ ਭੋਜਨ ਸਭ ਖਾਹੀ, ਜਿੰਨੇ ਕਹਿੰਦੇ ਉੱਥੋਂ ਦੇ ਲੇਕ ਮਾਸ ਦਾ ਭੋਜਨ ਹੀ ਬਣਾ ਕੇ ਛਕਦੇ, ਇੱਕ ਪਾਹਨ ਉਪਰ ਇੱਕ ਨੀਚੇ, ਜਦੋਂ ਕਹਿੰਦੇ ਮਾਸ ਖਾਣਾ ਹੁੰਦਾ ਇੱਕ ਪੱਥਰ ਜਿਹਾ ਲੈ ਕੇ ਹੇਠਾਂ ਰੱਖ ਲੈਂਦੇ, ਵਿਚਾਲੇ ਮਾਸ ਜਿਹਾ ਰੱਖ ਲੈਂਦੇ, ਉੱਪਰ ਇੱਕ ਪੱਥਰ ਜਿਹਾ ਰੱਖ ਦਿੰਦੇ ਉਸਦੇ। ਆਮਿਖ ਰੱਖ ਹੈ ਤਿੰਨ ਕੇ ਵੀਚੇ, ਉਹ ਵਿਚਾਲੇ ਜੇ ਪੱਥਰ ਦੇ ਕਹਿੰਦੇ ਜਿਹੜਾ ਮਾਸ ਹੈ ਨਾ ਉਹ ਰੱਖ ਦਿੰਦੇ। ਸਵਾ ਪਹਿਰ ਮੰਤਰ ਜਪ ਭਾਨ, ਫਿਰ ਕਹਿੰਦੇ ਸਵਾ ਪਹਿਰ ਤੱਕ, ਕਹਿੰਦੇ ਇਸ ਤਰ੍ਹਾਂ ਸਵਾ ਤਿੰਨ ਘੰਟੇ ਤੱਕ ਸੂਰਜ ਦਾ ਮੰਤਰ ਦਾ ਜਾਪ ਜਾ ਕਰਦੇ। ਇਉਂ ਪਕਾਏ ਕਰ ਹੈ ਤੇ ਖਾਨ, ਕਹਿੰਦੇ ਮਾਸ ਨੂੰ ਪਕਾ ਪਕੂ ਕੇ ਫਿਰ ਖਾਣਾ ਕਰਦੇ ਆ ਲੋਕ। ਦੋਹਰਾ ਸੇਵਹ ਚਿਤ ਕੀ ਪ੍ਰੀਤ ਕਰ, ਜਦੋਂ ਇਸ ਅਲੋਕ ਇਲਾਕੇ ਵਿੱਚ ਗਏ ਹੈ ਚਿਤ ਦੀ ਪ੍ਰੀਤੀ ਨਾਲ ਲੋਕ ਸੇਵਾ ਕਰਦੇ ਹੈ। ਜਾਏ ਜੇ ਤਹਾ ਅਤੀਤ, ਜੇ ਕਹਿੰਦੇ ਕੋ ਉੱਥੇ ਸਾਧੂ ਸੰਤ ਚਲਾ ਜਾਵੇ, ਕਹਿੰਦੇ ਇਸ ਰੀਤੀ ਨਾਲ ਉਹ ਸੇਵਾ ਕਰਦੇ ਹੈ। ਜੋ ਦੇਖ ਹੈ ਸੋ ਖਵਾਵਈ, ਜਿਹੜਾ ਕੋਈ ਸਾਧੂ ਸੰਤ ਨੂੰ ਆਇਆ ਦੇਖਦਾ ਉਹੀ ਉਹਨੂੰ ਭੋਜਨ ਛਕਾਉਂਦਾ ਹੈ। ਤਾਹੇ ਦੇਸ਼ ਕੀ ਰੀਤ, ਉਸ ਇਲਾਕੇ ਦੀ ਇਸ ਤਰ੍ਹਾਂ ਦੀ ਰੀਤੀ ਹੈ, ਇਸ ਤਰ੍ਹਾਂ ਦਾ ਨਿਯਮ ਹੈ ਵੀ ਜਿਹੜਾ ਪਹਿਲਾਂ ਸਾਧੂ ਨੂੰ ਆਇਆ ਦੇਖੇ ਉਹੀ ਭੋਜਨ ਖਵਾਵੇ। ਚੌਪਈ ਬੈਠੇ ਗੁਰੂ ਜਾਏ ਇੱਕ ਥਾਂ, ਜਦੋਂ ਗੁਰੂ ਮਹਾਰਾਜ ਇੱਕ ਥਾਂ ਤੇ ਜਾ ਕੇ ਬੈਠੇ ਨਾ ਉਸ ਇਲਾਕੇ ਵਿੱਚ, ਦੁੰਬੇ ਤਹਿ ਅਯਾਲ ਚਰਾਏ, ਉੱਥੇ ਕਹਿੰਦੇ ਜਿਹੜਾ ਅਯਾਲੀ ਹੈ ਕਹਿੰਦੇ ਉਹ ਦੁੱਬਣ ਜੇ ਚਰਾ ਰਿਹਾ ਹੈ। ਸੋ ਆਇਓ ਸ੍ਰੀ ਨਾਨਕ ਪਾਸਾ, ਜਿਹੜਾ ਅਯਾਲੀ ਹੈ ਮਹਾਰਾਜ ਨੂੰ ਦੇਖ ਕੇ ਕੋਲ ਆ ਗਿਆ ਹੈ। ਠਾਡੋ ਨਿਕਟ ਕੀਨ ਅਰਦਾਸਾ, ਮਹਾਰਾਜ ਦੇ ਕੋਲ ਆ ਕੇ ਖੜਿਆ ਹੋ ਕਿਉਂ ਬੇਨਤੀ ਅਰਦਾਸ ਕੀਤੀ ਉਸ ਯਾਰੇ? ਮਾਰੋ ਦੁੰਬਾ ਭੋਜਨ ਕਰੀਏ, ਮਹਾਰਾਜ ਜਿਹੜੇ ਵਿੱਚੋਂ ਦੁੰਬਾ ਜਾ ਮਾਰ ਲੋ ਤੇ ਭੋਜਨ ਬਣਾ ਲੋ। ਸ੍ਰਮ ਮਾਰਗ ਕੋ ਸਭ ਪਰ ਹਰੀਏ, ਰਸਤੇ ਦਾ ਥਕੇਮਾ ਥਕੂਮਾ ਜਾ ਸਾਰਾ ਲਾ ਦਈਏ, ਦੂਰ ਕਰ ਲਈਏ। ਜੇ ਤੁਮ ਖਾਹੋ ਨਾ ਮੋਰ ਉਚਾਰੇ, ਇਹ ਸਤਿਗੁਰੂ ਜੇ ਮੇਰੇ ਕਹੇ ਤੁਸੀਂ ਦੁੰਬਾ ਜਾ ਮਾਰ ਕੇ ਨਹੀਂ ਖਾਵੋਗੇ। ਮੇਰੋ ਖਾਵੰਦ ਮੋਕੋ ਮਾਰੇ, ਮਹਾਰਾਜ ਮਾਲਕ ਦੇ ਮੈਂ ਦੁੰਬੇ ਚਾਰਦਾ ਵਾਂ, ਮਾਲਕ ਮੈਨੂੰ ਮਾਰੂ ਕੁੱਟੂਗਾ। ਦੇਸ਼ ਰੀਤ ਹਮਰੇ ਹੈ ਇਹੀ, ਕਿਉਂਕਿ ਸਾਡੇ ਇਲਾਕੇ ਦੀ ਮਾਰਾ ਇਹ ਰੀਤੀ ਹੈ, ਮਰਜ਼ਾਦਾ ਨਿਯਮ ਹੈ। ਜੋ ਦੇਖਾ ਸੋ ਭੋਜਨ ਦੇਹੀ, ਬਾਹਰੋਂ ਆਇਆ ਸਾਧੂ ਨੂੰ ਜਿਹੜਾ ਦੇਖੇ ਉਹ ਭੋਜਨ ਦੇਵੇ ਉਸਨੂੰ, ਜੇ ਨਾ ਦੇਵੇ ਤੇ ਡੰਡ ਲਗਾਵੇ। ਜਿਹੜਾ ਆਏ ਗਏ ਸਾਧੂ ਨੂੰ ਭੋਜਨ ਨਹੀਂ ਦੇਵੇਗਾ, ਰਾਜਾ ਉਹਨੂੰ ਫਿਰ ਡੰਡ ਲਗਾਉਂਦਾ, ਸਜ਼ਾ ਦਿੰਦਾ ਹੈ। ਮਿਲਨਾਰ ਤਾਂ ਕੋ ਬਹੁਤ ਲਜਾਵੇ, ਜਿਹੜੇ ਲੋਕ ਮਿਲ ਕੇ ਉਹਨੂੰ ਫਿਰ ਬਹੁਤ ਸ਼ਰਮਸਾਰ ਕਰਦੇ। ਉਹ ਸਾਧੂ ਆਇਆ ਸੀ, ਤੂੰ ਭੁੱਖਾ ਰੱਖਿਆ ਰਾਤ ਨੂੰ, ਦੋਹਰਾ ਅੰਨ ਅਗਨ ਇਹਠਾ ਨਹੀਂ। ਇਸ ਕਰਕੇ ਮਾਰਾ ਇਸ ਥਾਂ ਤੇ ਸਾਡੇ ਇਲਾਕੇ ਵਿੱਚ ਨਾ ਤਾਂ ਅੰਨ ਹੁੰਦਾ ਨਾ ਅੱਗ ਉੱਗ ਹੈਗੀ, ਨਾ ਹੈ ਉਡੀਕੋ ਤਾਂ। ਇਸ ਕਰਕੇ ਵੀ ਅੰਨ ਦਾ ਕੋਈ ਭੋਜਨ ਰੋਟੀ ਬਣਾ ਕੇ ਲਿਆਏਗਾ, ਮਤਾਂ ਉਡੀਕ ਕਰੋ, ਇੱਥੇ ਨੀ ਕਿਸੇ ਨੇ ਰੋਟੀ ਲਿਆਉਣੀ। ਗੁਰੂ ਕਹੇ ਦੁੰਬਾ ਕਹੋ, ਮਹਾਰਾਜ ਕਹਿੰਦੇ ਵੀ ਜਲ ਗਿਆ ਫਿਰ ਤੂੰ ਵੀ ਆ ਦੁੰਬਾ ਆਪ ਹੀ ਮਾਰ ਲੈ। ਦਿਓ ਪਕਾਏ ਸੁਖਾਏ, ਜਿਵੇਂ ਤੁਸੀਂ ਪਕਾਉਣੇ ਪਕਾਉਣੇ ਹੁੰਦੇ ਆ ਤੇ ਪਕਾ ਕੇ ਲਿਆ ਇੱਥੇ। ਫਿਰ ਚੌਪਈ ਮਾਰ ਦੁੰਬਾ ਤੇ ਨਮਾਸ ਬਣਾਇਓ, ਜਿਹੜਾ ਜੜਦਾ ਜਾਲੀ ਜਾ ਨੇ ਕਿ ਦੁੰਬਾ ਜਾ ਮਾਰ ਕੇ ਸੂਰਜ ਦਾ ਮੰਤਰ ਜਾ ਪੜ ਕੇ ਉਹਨੂੰ ਪਕਾਇਆ ਹੈ। ਜਾਪ ਭਾਨ ਕਰ ਤਬ ਹੈ ਪਕਾਇਓ, ਸੂਰਜ ਦੇ ਮੰਤਰ ਦਾ ਜਾਪ ਜਾ ਕਰਕੇ ਨਾ ਉਹਨੂੰ ਪਕਾ ਦਿੱਤਾ ਹੈ। ਕਰ ਤਿਆਰ ਧਰ ਦੀਨ ਅਗਾਰੀ, ਕਹਿੰਦੇ ਚੰਗੀ ਤਰ੍ਹਾਂ ਤਿਆਰ ਕਰਕੇ ਮਹਾਰਾਜ ਅੱਗੇ ਲਿਆ ਰੱਖਿਆ। ਦੇਖ ਗੁਰੂ ਤਬ ਗਿਰਾ ਉਚਾਰੀ, ਗੁਰੂ ਮਹਾਰਾਜ ਨੇ ਦੇਖ ਕੇ ਉਹ ਜਾਲੀ ਨੂੰ ਬਚਨ ਕਿਹਾ, ਇਸ ਕੀ ਆਸਤ ਖਾਲ ਹੈ ਜੋ। ਮਹਾਰਾਜ ਕਹਿੰਦੇ ਆ ਜਿਹੜਾ ਦੁੰਬਾ ਜਾ ਮਾਰ ਕੇ ਪਕਾ ਕੇ ਲਿਆ, ਇਹਦੀ ਜਿਹੜੀ ਖਲ ਤੇ ਹੱਡੀਆਂ ਜਿਹੀਆਂ ਹੈ, ਇਸ ਇੱਕ ਹੀ ਕਰ ਢਿੱਗ ਆਨਾ ਹਸੋ, ਇਕੱਠੀ ਕਰ ਘਾ ਢਿੱਗ ਆਨਾ ਹਸੋ, ਹੱਡੀਆਂ ਹੁੱਡੀਆਂ ਜਿਹੀਆਂ ਇਕੱਠੀਆਂ ਕਰਕੇ ਵੀ ਸਾਰੀਆਂ ਕੋਲ ਸਾਡੇ ਲਾਇਆ। ਆਏ ਸਮਾਨ ਔਸਤ ਚੁਣ ਸਾਰੇ, ਇਸ ਤਰ੍ਹਾਂ ਮਹਾਰਾਜ ਦੀ ਆਗਿਆ ਮੰਨ ਕੇ ਉਹਨੇ ਸਾਰੇ ਦੁੰਬੀਆਂ ਦੀਆਂ ਹੱਡੀਆਂ ਜਿਹੀਆਂ ਚੁਣ ਕੇ ਪਾਏ ਚਰਮ ਮਹਿ ਧਰੇ ਅਗਾਰੇ, ਜਿਹੜੀ ਉਹ ਕਹਿੰਦੇ ਦੁੰਬੇ ਦੀ ਉੱਪਰਲੀ ਖੱਜ ਸੀ ਉਹਦੇ ਵਿੱਚ ਰੱਖ ਕੇ ਹੱਡੀਆਂ ਹੁੱਡੀਆਂ ਜਾਂ ਮਹਾਰਾਜ ਨੂੰ ਬਚਨ ਕਿਹਾ, ਕਹਿੰਦੇ ਮਹਾਰਾਜ ਪਿਆ ਹੈ। ਤੇ ਵੀ ਲੋਕ ਬੋਲੇ ਜਗ ਸਾਈ, ਉਹ ਕਹਿੰਦੇ ਜਿਹੜੀ ਖੱਲ ਜੀ ਹੱਡੀਆਂ ਜਿਹੀਆਂ ਪਈਆਂ ਲਪੇਟੀ ਉਹਦੇ ਵੱਲੀ ਦੇਖ ਕੇ ਜਗ ਦੇ ਮਾਲ ਕਿਉਂ ਬੋਲੇ। ਉੱਠ ਦੁੰਬੇ ਚਰੀਏ ਹਰ ਆਈ, ਕਹਿੰਦੇ ਵੀ ਦੁੰਬੇ ਉੱਠ ਹਰਾ ਹਰਾ ਕਾ ਚਰ, ਬਚਨ ਕਰੇ ਜੀਵਿਓ ਤਤਕਾਲਾ। ਮਹਾਰਾਜ ਨੇ ਬਚਨ ਕੀਤਾ ਉਸੇ ਵੇਲੇ ਬੜੀ ਛੇਤੀ ਉਹ ਦੁੰਬਾ ਕਹਿੰਦੇ ਜੀ ਪਿਆ। ਦੇਖਤ ਭਇਓ ਹੈਰਾਨ ਅਯਾਲਾ, ਜਿਹੜਾ ਯਾਰੀ ਸੀ ਦੇਖ ਕੇ ਦੁੰਬਾ ਜਾਂਦਾ ਹੋਇਆ ਬੜਾ ਹੈਰਾਨ ਜਿਹਾ ਹੋ ਗਿਆ, ਵੀ ਹੁਣੇ ਮਾਰਿਆ ਪਕਾਇਆ ਸੀ, ਫੇਰ ਉੱਠ ਕੇ ਲੱਗ ਗਿਆ ਦਣਗੇ ਮਾਰਨ। ਕਲਾਵਾਨ ਜਬ ਮਨ ਮੈਂ ਚੀਨ, ਜਦੋਂ ਯਾਲੀ ਨੇ ਮਨ ਵਿੱਚ ਜਾਣਿਆ ਵੀ ਇਹ ਜਿਹੜੇ ਸਾਧੂ ਸ਼ਕਤੀਆਂ ਵਾਲੇ ਦੱਸਦੇ। ਚਰਨ ਕਮਲ ਪਰ ਬੰਧਨ ਕੀ, ਉਸੇ ਵੇਲੇ ਜਾਲੀ ਨੇ ਆ ਕੇ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਮੱਥਾ ਟੇਕਿਆ ਹੈ। ਵੈਸੇ ਉਹ ਸ਼ਰਧਾ ਧਾਰ ਸਮੀਪਾ, ਸ਼ਰਧਾ ਧਾਰ ਕੇ ਮਹਾਰਾਜ ਦੇ ਬਹੁਤ ਨੇੜੇ ਜੇ ਹੋ ਕੇ ਬੈਠ ਗਿਆ ਜਾਲੀ। ਤਬ ਬੋਲੇ ਬੇਦੀ ਕੁਲ ਦੀਪਾ, ਉਸ ਵੇਲੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਓ ਬੋਲੇ ਉਸਨੂੰ, ਸ਼ਾਹ ਬਿਸਾਲ ਬਿਲੋਕਾ ਹਜੋ, ਮਹਾਰਾਜ ਕਹਿੰਦੇ ਵੀ ਇਹ ਸ਼ਹਿਰ ਦੇ ਵੀ ਜਿਹੜਾ ਵੱਡਾ ਤੂੰ ਸ਼ਾਹੂਕਾਰ ਵੇਖਦਾ ਹੈ ਨਾ, ਪੁਰਤੇ ਜਾਏ ਬੁਲਾਵਾ ਹਸੋ, ਕਹਿੰਦੇ ਆ ਸ਼ਹਿਰ ਦੇ ਵਿੱਚੋਂ ਜਾ ਕੇ ਨਾ ਵੱਡੇ ਸਾਰੇ ਸ਼ਾਹੂਕਾਰ ਨੂੰ ਸਾਡੇ ਕੋਲ ਬੁਲਾ ਲਿਆ। ਆਏ ਸਮਾਨ ਨਗਰ ਮੈਂ ਗਇਓ, ਉਹ ਜਿਹੜਾ ਜਾਲੀ ਸੀ ਮਹਾਰਾਜ ਦੀ ਆਗਿਆ ਮੰਨ ਕੇ ਸ਼ਹਿਰ ਵਿੱਚ ਚਲਿਆ ਗਿਆ। ਸ਼ਾਹੋ ਏਕ ਢਿੱਗ ਬੈਠਤ ਭਇਓ, ਜਿਹੜਾ ਸਭ ਤੋਂ ਵੱਡਾ ਸ਼ਾਹੂਕਾਰ ਸੀ ਉਹਦੇ ਕੋਲ ਜਾ ਕੇ ਬੈਠ ਗਿਆ ਜਾਲੀ। ਕਹਿਣ ਲੱਗਿਓ ਸੁਣੀਏ ਭਰਤ ਬਿਰਤੰਤਾ, ਸ਼ਾਹੂਕਾਰ ਨੂੰ ਕਹਿਣ ਲੱਗਿਆ ਵੀ ਤੂੰ ਧਿਆਨ ਦੇ ਕੇ ਮੇਰੇ ਕੋਲੋਂ ਪ੍ਰਸੰਗ ਸੁਣ। ਵਹਿਰ ਸੰਤ ਹੈ ਇੱਕ ਦੁੱਖ ਹੰਤਾ, ਵੀ ਸ਼ਾਹੂਕਾਰ ਬਾਹਰ ਬਾਹਰ ਦੁੱਖਾਂ ਨੂੰ ਨਾਸ ਕਰਨ ਵਾਲਾ ਇੱਕ ਸੰਤ ਆਇਆ ਹੁਣੇ। ਕਲਾਵਾਨ ਹੈ ਪਰਮ ਉਦਾਰਾ, ਜਿਹੜਾ ਸੰਤ ਹੈ ਬੜਾ ਕਹਿੰਦੇ ਸ੍ਰੇਸ਼ਟ ਹੈ, ਬੜਾ ਸ਼ਕਤੀਆਂ ਵਾਲਾ ਹੈ। ਤਿਹਨੈ ਤੋ ਕੋ ਨਿਕਟ ਹਕਾਰਾ, ਉਹ ਜਿਹੜਾ ਸਾਧੂ ਉਸਨੇ ਵੀ ਸ਼ਾਹੂਕਾਰਾ ਤੈਨੂੰ ਆਪਣੇ ਕੋਲ ਬੁਲਾਇਆ ਸਦਿਆ। ਸੁਣ ਤੋ ਸ਼ਾਹ ਧਾਰ ਹਰਖ ਵਿਸਾਲਾ, ਯਾਰੀ ਤੋ ਸੁਣ ਕੇ ਸ਼ਾਹੂਕਾਰ ਨੇ ਬੜੀ ਪ੍ਰਸੰਨਤਾ ਧਾਰੀ ਹੈ, ਖੁਸ਼ ਹੋ ਗਿਆ। ਪੁਰ ਤੇ ਨਿਕਸ ਚੱਲਿਓ ਤਤਕਾਲਾ, ਸ਼ਹਿਰ ਤੋਂ ਨਿਕਲ ਕੇ ਬੜੀ ਛੇਤੀ ਉਜਾੜੀ ਨਾਲ ਚੱਲ ਪਿਆ। ਲੈ ਅਯਾਲ ਤੇਹ ਕੋ ਨਿਜ ਸੰਗਾ, ਇਸ ਤਰ੍ਹਾਂ ਜਿਹੜਾ ਅਜਾਲੀ ਸੀ ਉਹ ਸ਼ਾਹੂਕਾਰ ਨੂੰ ਆਪਣੇ ਨਾਲ ਲੈ ਕੇ ਗੁਰ ਸਮੀਪ ਆਵਾ ਸੋ ਉਮੰਗਾ। ਉਹ ਜਿਹੜਾ ਸ਼ਾਹੂਕਾਰ ਹੈ ਬੜੇ ਚਾਵਰ ਸ਼ਾਹ ਨਾਲ ਸਤਿਗੁਰੂ ਦੇ ਪਾਸ ਆ ਗਿਆ। ਬੈਠ ਗਯੋ ਪੱਗ ਬੰਧਨ ਕਰਕੇ, ਚਰਨਾਂ ਤੇ ਨਮਸਕਾਰ ਕਰਕੇ ਸ਼ਾਹੂਕਾਰ ਬੈਠ ਗਿਆ। ਦਰਸ ਬਿਲੋਕਤ ਸੁਖ ਔਰ ਭਰ ਕੇ, ਮਹਾਰਾਜ ਦੇ ਦਰਸ਼ਨ ਕਰ ਰਿਹਾ ਤੇਰੇ ਦੇ ਵਿੱਚ ਸੁਖ ਨਾਲ ਭਰ ਰਿਹਾ। ਜਗ ਗੁਰ ਕਹਿਤ ਭਏ ਸੁਨ ਸ਼ਾਹੂ, ਗੁਰੂ ਮਹਾਰਾਜ ਕਹਿਣ ਲੱਗੇ ਵੀ ਸ਼ਾਹੂਕਾਰਾ ਸੁਣ ਲੈ, ਆਨਹ ਆਨ ਜੇ ਹੈ ਘਰ ਮਾਹੂ, ਜੇ ਤੇਰੇ ਘਰ ਦੇ ਵੀ ਸ਼ਾਹੂਕਾਰਾ ਕੋਈ ਥੋੜਾ ਬਹੁਤ ਅੰਨ ਹੈ ਵੀ ਲਿਆ ਸਾਡੇ ਕੋਲ। ਸ਼ਾਹ ਕਹੇ ਸਗਰੇ ਇਸ ਦੇਸ਼ਾ, ਸ਼ਾਹੂਕਾਰ ਕਹਿਣ ਲੱਗਾ ਮਹਾਰਾ ਇਹ ਸਾਡੇ ਇਲਾਕੇ ਵਿੱਚ ਅੰਨ ਨ ਉਪਜਤ ਸੁਨ ਦਰਵੇਸ਼ਾ, ਮਹਾਰਾ ਦਰਵੇਸ਼ ਸੁਣ ਲੋ ਸਾਡੇ ਇਲਾਕੇ ਵਿੱਚ ਕਿਤੇ ਨੀ ਅੰਨ ਪੈਦਾ ਹੁੰਦਾ। ਆਮਿਖ ਖਾਨ ਕਰ ਨਰ ਸਭ ਹੀ, ਮਹਾਰਾ ਜਿੰਨੇ ਇਲਾਕੇ ਦੇ ਲੋਕ ਹੈ ਬਸ ਮਾਸ ਮੂਸ ਹੀ ਖਾਣਾ ਕਰਦੇ ਹੈ। ਤੁਮ ਜੇ ਚਾਹੋ ਲਿਆਓ ਮੈਂ ਅਬ ਹੀ, ਤੁਸੀਂ ਅੰਨ ਖਾਣਾ ਚਾਹੁੰਦੇ ਹੋ ਮਹਾਰਾ ਫਿਰ ਮੈਂ ਥੋੜਾ ਬਹੁਤਾ ਲੈ ਆਉਣਾ। ਗੁਰੂ ਕਹੇ ਜੇ ਸਿੱਖੀ ਧਾਰੋ, ਗੁਰੂ ਮਹਾਰਾਜ ਕਹਿੰਦੇ ਵੀ ਸ਼ਾਹੂਕਾਰਾ ਜੇ ਤੁਸੀਂ ਵਾਹਿਗੁਰੂ ਦੀ ਸਿੱਖੀ ਧਾਰ ਲਓਗੇ ਸਿੱਖ ਬਣ ਜਾਓਗੇ। ਮੁਖ ਤੇ ਸ੍ਰੀ ਪ੍ਰਭ ਨਾਮ ਉਚਾਰੋ, ਸਿੱਖ ਬਣ ਕੇ ਮੁਖੋਂ ਵਾਹਿਗੁਰੂ ਵਾਹਿਗੁਰੂ ਨਾਮ ਜਪੋਗੇ। ਅੰਨ ਅਗਨ ਹਮ ਦੇਵੈ ਦੋ, ਫਿਰ ਵੀ ਸ਼ਾਹੂਕਾਰਾ ਤੁਹਾਨੂੰ ਅਸੀਂ ਅੰਨ ਵੀ ਦੇ ਦਿਆਂਗੇ ਤੇ ਅੱਗ ਵੀ ਦੇ ਦਿਆਂਗੇ। ਕਹਿ ਜੋ ਮਤ ਹਮਾਰ ਸਭ ਕੋ, ਜੇ ਸਾਡਾ ਜਿਹੜਾ ਮਤ ਹੈ ਨਾ ਸਿੱਖੀ ਪੰਥ ਦਾ ਇਹ ਸਾਰੇ ਗ੍ਰਹਿਣ ਕਰ ਲਵੇ ਸਿੱਖ ਬਣ ਜਾਂਗੇ, ਫਿਰ ਦੋਵੇਂ ਬਖਸ਼ਾਂ ਕਰ ਦਿਆਂਗੇ। ਇਉਂ ਸੁਣ ਭਾ ਅਧੀਨ ਬਹੁ ਸ਼ਾਹੂ, ਇਸ ਤਰ੍ਹਾਂ ਮਹਾਰਾਜ ਤੋਂ ਸੁਣ ਕੇ ਉਹ ਸ਼ਾਹੂਕਾਰ ਬਹੁਤ ਨਿਮਰਤਾ ਸਹਿਤ ਹੋਇਆ। ਸੰਤ ਰੂਪ ਤੁਮ ਬੇਪਰਵਾਹੂ, ਕਹਿਣ ਲੱਗਿਆ ਮਹਾਰਾਜ ਤੁਸੀਂ ਸੰਤ ਰੂਪ ਹੋ ਬੇਪਰਵਾਹ ਹੋ, ਜੇ ਦੁਆ ਦੇਹ ਹੋ ਹੈ ਸਿੱਖ ਸਭ ਹੀ, ਮਹਾਰਾਜ ਸਾਡੇ ਇਲਾਕੇ ਨੂੰ ਅੰਨ ਦੇ ਦਿਓ ਅੱਗ ਦੇ ਦਿਓ ਫਿਰ ਤਾਂ ਸਾਡਾ ਇਲਾਕਾ ਬਹੁਤ ਪ੍ਰਫੁੱਲਿਤ ਹੋਜੂ, ਬੜਾ ਭਲਾ ਹੋ ਜਾਊ। ਤੁਮਰਾ ਗ੍ਰਹਿਣ ਕਰੈ ਮਤ ਅਬ ਹੀ, ਜਿਹੜਾ ਮਹਾਰਾ ਸਿੱਖ ਮਤ ਹੈ ਉਹਨੂੰ ਹੁਣੇ ਅਸੀਂ ਗ੍ਰਹਿਣ ਕਰ ਲਾਂਗੇ, ਹੁਣੇ ਸਿੱਖ ਬਣ ਜਾਵਾਂਗੇ। ਕਿਰਪਾ ਧਾਰ ਗੁਰ ਬੈਨ ਉਚਾਰੇ, ਗੁਰੂ ਮਹਾਰਾ ਨੇ ਕਿਰਪਾ ਕਰਦਿਆਂ ਸ਼ਾਹੂਕਾਰ ਨੂੰ ਬਚਨ ਕਹੇ। ਖੋਜ ਲਿਆਉ ਕਛ ਅੰਨ ਤੁਮਾਰੇ, ਕਹਿੰਦਾ ਮਹਾਰਾ ਜੇ ਤੁਸੀਂ ਅੰਨ ਹੀ ਖਾਣਾ ਫਿਰ ਮਹਾਰਾ ਥੋੜਾ ਜਿਹਾ ਮੈਂ ਲੱਭ ਲੁਭ ਕੇ ਲੈ ਆਉਣਾ। ਇਉਂ ਸੁਣ ਸ਼ਾਹ ਨਗਰ ਮੈਂ ਆਇਓ, ਇਸ ਤਰ੍ਹਾਂ ਮਹਾਰਾ ਤੋਂ ਸੁਣ ਕੇ ਜਿਹੜਾ ਸ਼ਾਹੂਕਾਰ ਸ਼ਹਿਰ ਵਿੱਚ ਆ ਗਿਆ। ਬਹੁਤ ਸਦਨ ਮੈਂ ਅੰਨ ਖੁਜਾਇਓ, ਬਹੁਤ ਲੋਕਾਂ ਦੇ ਘਰ ਦੇ ਵਿੱਚ ਅੰਨ ਦੀ ਢੂੰਡ ਜੀ ਕਰਵਾਈ, ਖੋਜ ਕਰਵਾਈ। ਦੋਹਰਾ ਇੱਕ ਸ਼ੇਰ ਗੋ ਧੂਮਪੁਰ, ਕਹਿੰਦੇ ਸਾਰੇ ਸ਼ਹਿਰ ਦੇ ਵਿੱਚ ਇੱਕ ਸ਼ੇਰ ਕਹਿੰਦੇ ਕਣਕ ਮਿਲੀ ਹੈ। ਖੋਜਤ ਆਈ ਹਾਥ, ਕਹਿੰਦੇ ਲੱਭਦਿਆਂ ਲੱਭਦਿਆਂ ਇੱਕ ਸ਼ੇਰ ਜੀ ਕਣਕ ਹੱਥ ਵਿੱਚ ਆਈ ਸ਼ਾਹੂਕਾਰ ਦੇ। ਗੁਰ ਢਿੱਗ ਆਇਓ ਸ਼ਾਹੋ ਪੁੰਨ, ਇਸ ਤਰ੍ਹਾਂ ਸ਼ਾਹੂਕਾਰੋ ਇੱਕ ਸਿਰ ਕਣਕ ਜੀ ਲੈ ਕੇ ਗੁਰੂ ਮਹਾਰਾਜ ਕੋਲਾ ਪਹੁੰਚਾ। ਧੂਪ ਪ੍ਰਜਾ ਲਈ ਸਾਥ, ਇੱਥੋਂ ਦਾ ਜਿਹੜਾ ਰਾਜਾ ਹੈ ਉਹਨੇ ਵੀ ਆਪਣੇ ਨਾਲ ਦੀ ਪ੍ਰਜਾ ਨੂੰ ਨਾਲ ਲੈ ਲਿਆ, ਉਹ ਵੀ ਆ ਗਿਆ ਹੈ। ਚੌਪਈ ਨਮਸਕਾਰ ਚਰਨਨ ਪਰ ਕਰਕੇ, ਸ਼ਾਹੂਕਾਰ ਵੀ ਰਾਜਾ ਵੀ ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਬੈਠੋ ਨਿਕਟ ਭਾਓ ਉਰ ਧਰ ਕੇ, ਹਿਰਦੇ ਵਿੱਚ ਬਹੁਤ ਹੀ ਪ੍ਰੇਮ ਪਿਆਰ ਧਾਰ ਕੇ ਬੈਠ ਗਿਆ ਹੈ। ਗੁਰੂ ਕਹੈ ਬੀਜੋ ਸ਼ਿਤ ਮਾਹੀ, ਗੁਰੂ ਮਹਾਰਾਜ ਰਾਜੇ ਨੂੰ ਸ਼ਾਹੂਕਾਰ ਨੂੰ ਕਹਿਣ ਲੱਗੇ ਵੀ ਆ ਜਿਹੜੀ ਕਣਕ ਹੈ ਨਾ ਧਰਤੀ ਵਿੱਚ ਸਾਡਾ ਬਚਨ ਮੰਨ ਕੇ ਬੀਜ ਦਿਓ। ਹੋਏ ਅੰਨ ਤੋਟੈ ਜਿਹ ਨਾਹੀ, ਇੰਨਾ ਅੰਨ ਹੋਊਗਾ ਜਿਹਦੇ ਕਰਕੇ ਫਿਰ ਤੋਟ ਨੀ ਆਏਗੀ, ਘਾਟਾ ਨੀ ਹੋਵੇਗਾ। ਆਇਸ ਮਾਨ ਬੋਵਨੀ ਕੀਨੀ, ਗੁਰੂ ਮਹਾਰਾਜ ਦੇ ਆਗਿਆ ਮੰਨ ਕੇ ਉਹ ਜਿਹੜੀ ਸ਼ੇਰ ਕਣਕ ਸੀ ਧਰਤੀ ਵਿੱਚ ਬੀਜ ਦਿੱਤੀ ਹੈ। ਉੱਗੀ ਬਿਲੋਕੀ ਸਬਜ ਨਵੀਨੀ, ਖੜੋਤੀ ਹੈ ਨਵੀਂ ਨਵੀਂ ਹਰਿਆਵਲਤਾ ਦੇਖੀ ਹੈ। ਦਿਨ ਥੋਰਨ ਮਹਿ ਪੱਕ ਗਈ ਸੋ, ਮਹਾਰਾਜ ਦੇ ਕਹਿੰਦੇ ਉਹ ਕਰਕੇ ਕਿਰਪਾ ਕਰਨ ਕਰਕੇ ਥੋੜੇ ਜਿਹੇ ਦਿਨਾਂ ਵਿੱਚ ਹੀ ਉਹ ਕਣਕ ਜੀ ਪੱਕ ਗਈ ਹੈ। ਭਏ ਪ੍ਰਸੰਨ ਹਿਰਦੈ ਸਭ ਕੋ, ਸਾਰੇ ਜਿਹੜੇ ਲੋਕ ਹੈ ਰਾਜੇ ਸਮੇਤ ਆਪੋ ਆਪਣੇ ਹਿਰਦਿਆਂ ਵਿੱਚ ਪ੍ਰਸੰਨ ਹੋ ਗਏ। ਪਾਹੁਲ ਪੱਗ ਕੀ ਸਭ ਨੈ ਲੀਨੀ, ਸਾਰੇ ਲੋਕਾਂ ਨੇ ਮਹਾਰਾਜ ਦੇ ਚਰਨਾਂ ਦੀ ਦੀ ਪੌਲ ਲੈ ਲਈ ਹੈ। ਭਾਉ ਭਗਤ ਮਹਿ ਸ਼ੁਭ ਮਤ ਭੀਨੀ, ਸਾਰਿਆਂ ਦੀ ਕਹਿੰਦੇ ਜਿਹੜੀ ਅਕਲ ਮਤ ਹੈ ਪ੍ਰੇਮਾ ਭਗਤੀ ਵਿੱਚ ਭਿੱਜ ਗਈ, ਲੀਨ ਹੋ ਗਈ। ਸਿੱਖੀ ਮਾਰਗ ਮਹਿ ਪਗ ਧਰਕ, ਸਾਰਿਆਂ ਨੇ ਸਿੱਖੀ ਵਾਲਾ ਜਿਹੜਾ ਪੰਥ ਹੈ ਉਹਦੇ ਵਿੱਚ ਕਹਿੰਦੇ ਚਰਨ ਰੱਖਿਆ ਹੈ। ਪ੍ਰਭ ਕੋ ਗੁਰ ਕੀਏ ਪ੍ਰਭ ਕੋ ਗੁਰ ਕੀਏ ਸੁਖਦ ਵਿਚਾਰਕ, ਸੁਖਦਾਈ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਗੁਰੂ ਬਣਾ ਲਿਆ ਹੈ। ਧਰਮ ਸਾਲ ਇੱਕ ਰੁਚਰ ਬਣਾਈ, ਇਸ ਤਰ੍ਹਾਂ ਮਹਾਰਾਜ ਦੇ ਕਹਿਣ ਕਰਕੇ ਸ਼ਹਿਰ ਦੇ ਵਿੱਚ ਬੜੀ ਸੋਹਣੀ ਧਰਮਸਾਲਾ ਬਣਾ ਲਈ। ਸੰਤ ਸੁਮਤ ਤਿਹ ਕੀਰਤ ਗਾਈ, ਸੰਤ ਸੁਮਤ ਤਿਹ ਕੀਰਤ ਗਾਈ, ਜਿੰਨੇ ਸਾਧੂ ਸੰਤ ਸ੍ਰੇਸ਼ਟ ਮਤ ਉੱਥੇ ਮਿਲ ਕੇ ਵਾਹਿਗੁਰੂ ਦੀ ਸਿਫਤ ਸਲਾਘਾ ਕਰਨ ਲੱਗ ਪਏ। ਬੈਠ ਸਰਬ ਮਹਿ ਕਿਰਪਾ ਨਿਧਾਨਾ, ਗੁਰੂ ਮਹਾਰਾਜ ਸਾਰੀ ਸੰਗਤ ਵਿੱਚ ਬੈਠ ਕੇ ਸ੍ਰੀ ਮੁਖ ਤੇ ਆਸ ਬਚਨ ਬਖਾਨਾ, ਉਸ ਵੇਲੇ ਆਪਣੇ ਸਵਾਏ ਮਨ ਮੁਖ ਤੋਂ ਇਉਂ ਬਚਨ ਕਿਹਾ ਹੈ। ਅਬ ਤੇ ਅੰਨ ਅਤੁੱਟ ਇਸ ਦੇਸ਼ਾ, ਮਹਾਰਾਜ ਕਹਿੰਦੇ ਵੀ ਅਬ ਹੁਣ ਤੋਂ ਲੈ ਕੇ ਤੁਹਾਡੇ ਇਸ ਇਲਾਕੇ ਵਿੱਚ ਅਟੁੱਟੀ ਅੰਨ ਹੋਇਆ ਕਰੇ। ਕਬ ਦੁਕਾਲ ਕੋ ਹੋਏ ਨਾ ਲੇਸ਼ਾ, ਹਾਂ ਕਦੇ ਵੀ ਕਹਿੰਦੇ ਕਾਲ ਦਾ ਜਿਹੜਾ ਸਮਾਂ ਨਹੀਂ ਹੋਵੇ, ਜਿਹੜਾ ਪੈੜਾ ਖੋਟਾ ਕਾਲ ਨਹੀਂ ਪਵੇਗਾ। ਪਾਹਨ ਤੇ ਪਾਵਕ ਪੁੰਨ ਝਾਰੀ, ਫਿਰ ਮਹਾਰਾਜ ਨੇ ਇੱਕ ਪੱਥਰ ਜਿਹਾ ਲੈ ਕੇ ਉਹਦੇ ਵਿੱਚੋਂ ਅੱਗ ਕੱਢ ਦਿੱਤੀ ਹੈ। ਕਾਸ਼ਟ ਸੋ ਕਰ ਦੀਨ ਬਿਥਾਰੀ, ਇਸ ਤਰ੍ਹਾਂ ਕਹਿੰਦੇ ਲੱਕੜ ਦੇ ਨਾਲ ਲਾ ਕੇ ਅੱਗੇ ਫੈਲਾ ਦਿੱਤੀ ਅੱਗ। ਲੈ ਕੇ ਸਭਨ ਹਰਖ ਉਰ ਧਰਿਓ, ਅੰਨ ਵੀ ਤੇ ਅੱਗ ਵੀ ਲੈ ਕੇ ਸਾਰਿਆਂ ਨੇ ਹਿਰਦੇ ਵਿੱਚ ਖੁਸ਼ੀਆਂ ਧਾਰੀਆਂ। ਸ੍ਰੀ ਸਤਿਗੁਰ ਕੋ ਸੁਜਸ ਉਚਾਰਿਓ, ਗੁਰੂ ਨਾਨਕ ਸਾਹਿਬ ਜੀ ਦਾ ਲੋਕਾਂ ਨੇ ਬੜਾ ਸ੍ਰੇਸ਼ਟ ਜਸ ਕਿਹਾ ਹੈ। ਅੰਨ ਅਗਨ ਦੋ ਤਹਿ ਨਾਹੀ, ਕਿਉਂਕਿ ਉਸ ਇਲਾਕੇ ਵਿੱਚ ਨਾ ਅੰਨ ਸੀ ਨਾ ਅੱਗ ਹੈ ਸੀ। ਇਹ ਬਿਦ ਸ੍ਰੀ ਗੁਰ ਦੀਨ ਤਹਾਹੀ, ਗੁਰੂ ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਦੋਵੇਂ ਚੀਜ਼ਾਂ ਬਖਸ਼ ਦਿੱਤੀਆਂ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਸਾਰਿਆਂ ਨੂੰ ਇਹ ਕਹਿੰਦੇ ਪੱਕਿਆਂ ਕਰਾਇਆ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਦਾਨ ਕਰਨਾ, ਨਾਮ ਜਪਣਾ ਹੈ। ਭਾਉ ਭਗਤ ਕੋ ਪੰਥ ਚਲਾਇਓ, ਪ੍ਰੇਮ ਨਾਲ ਭਗਤੀ ਕਰਨੀ, ਇਹ ਰਸਤਾ ਚਲਾ ਦਿੱਤਾ, ਇਹ ਰਸਤਾ ਤੋਰ ਦਿੱਤਾ ਆਪ ਜੀ ਨੇ। ਕਿਤਕ ਦਿਵਸ ਰਹਿ ਕਰ ਜਗਤੇਸ਼ਾ, ਜਗਤ ਦੇ ਮਾਲਕ ਕੁਝ ਕੁ ਦਿਨ ਇੱਥੇ ਰਹਿ ਕੇ, ਚਲਬੇ ਤਿਆਰ ਭਏ ਸੁਭ ਬੇਸ਼ਾ, ਸੋਹਣੇ ਲਿਬਾਸ ਵਾਲੇ ਸੋਹਣੇ ਸਰੂਪ ਵਾਲੇ ਸਤਿਗੁਰੂ ਚੱਲਣ ਲਈ ਤਿਆਰ ਹੋ ਗਏ। ਸਰਬ ਲੋਕ ਮਿਲ ਕੇ ਤਬ ਆਏ, ਸਾਰੇ ਜਿਹੜੇ ਲੋਕ ਮਿਲ ਕੇ ਇਕੱਠਿਆਂ ਹੋ ਕੇ ਆਏ ਹਨ। ਹੋਏ ਦੀਨ ਮਨ ਬੈਨ ਸੁਣਾਏ, ਮਨ ਵਿੱਚ ਬਹੁਤ ਹੀ ਨਿਮਰਤਾ ਸਹਿਤ ਹੋ ਕੇ ਬਚਨ ਕਹੇ ਹਨ। ਧੰਨ ਭਾਗ ਇਹ ਸਭ ਹੈ ਜੇ ਲੋਕਾਂ, ਮਹਾਰਾਜ ਜਿਹੜੇ ਲੋਕ ਹੈ ਸਾਰਿਆਂ ਦੇ ਧੰਤਾ ਯੋਗ ਭਾਗ ਹੈ। ਜਾਂ ਤੇ ਰਾਵਰ ਦਰਸ ਬਿਲੋਕਾ, ਕਰਕੇ ਮਹਾਰਾਜ ਆਪ ਜੀ ਦਾ ਦਰਸ਼ਨ ਅਸੀਂ ਆਪ ਸਭ ਨੇ ਕੀਤਾ। ਲੋਕ ਪ੍ਰਲੋਕ ਹੈ ਕੋ ਸੁਖ ਦੀਨੋ, ਆਪ ਜੀ ਨੇ ਤਾਂ ਮਹਾਰਾਜ ਆ ਕੇ ਐਸ ਲੋਕ ਦਾ ਵੀ ਸੁਖ ਤੇ ਪ੍ਰਲੋਕ ਦਾ ਸੁਖ ਵੀ ਸਾਨੂੰ ਬਖਸ਼ ਦਿੱਤਾ। ਸ੍ਰੀ ਹਰ ਕੋ ਤੁਮਰੋ ਤਨ ਚੀਨੋ, ਅਸੀਂ ਤਾਂ ਮਹਾਰਾਜ ਜਾਣਿਆ ਵੀ ਤੁਹਾਡਾ ਜਿਹੜਾ ਸਰੀਰ ਹੈ ਪਰਮੇਸ਼ਰ ਹੈ, ਪਰਮੇਸ਼ਰ ਆਇਆ ਹੈ ਤੁਹਾਡੇ ਸਰੀਰ। ਸਭ ਹਿਨ ਕੋ ਧੀਰਜ ਦੇ ਸਵਾਮੀ, ਕਿਉਂ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਧੀਰਜ ਹੌਸਲਾ ਦੇ ਕੇ, ਗਮਨ ਕੀਓ ਪੁਨ ਅੰਤਰ ਜਾਮੀ, ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਹੈ, ਫਿਰ ਇਸ ਇਲਾਕੇ ਤੋਂ ਅੱਗੇ ਚੱਲਣਾ ਕੀਤਾ। ਇਸ ਤਰ੍ਹਾਂ ਗੁਰੂ ਮਹਾਰਾਜ ਜਿੱਥੇ ਕਿੱਥੇ ਕੋਈ ਅੰਨ ਦੀ ਜਾਂ ਅੱਗ ਦੀ ਘਾਟ ਹੈ ਉਹਦੀ ਬਖਸ਼ਿਸ਼ ਕਰਕੇ ਤੇ ਨਾਲ ਨਾਲ ਸਿੱਖੀ ਪੰਥ ਬਖਸ਼ ਕੇ ਵਾਹਿਗੁਰੂ ਦੇ ਲੜ ਲਾ ਕੇ ਸਭ ਦਾ ਲੋਕ ਪ੍ਰਲੋਕ ਸਵਾਰ ਰਹੇ ਹੈ। ਇਹ ਪ੍ਰਸੰਗ ਅੱਜ ਆਪਾਂ ਸਰਵਣ ਕੀਤਾ ਹੈ। ਜਿਹੜੇ ਕੋਈ ਮਾਸ ਮੂਸ ਖਾ ਕੇ ਵਿਚਾਰੇ ਔਖੇ ਹੁੰਦੇ ਸੀ ਉਹਨਾਂ ਨੂੰ ਸੋਹਣਾ ਅੰਨ ਬਖਸ਼ ਕੇ ਕਰੇ, ਇਸ ਤਰ੍ਹਾਂ ਉਹ ਖਾਣਾ ਛਿੜਾ ਕੇ ਇਸ ਤਰ੍ਹਾਂ ਸਿੱਖੀ ਬਖਸ਼ ਕੇ ਨਿਹਾਲ ਕੀਤਾ, ਉਹ ਪ੍ਰਸੰਗ ਸੁਣਿਆ ਹੈ। ਹੁਣ ਇੱਥੋਂ ਇਹ ਪ੍ਰਸੰਗ ਸਪਸ਼ਟ ਹੀ ਹੁੰਦਾ, ਜਿਹੜੇ ਕੋਈ ਮਾਸ ਮੂਸ ਖਾਣ ਵਾਲੇ ਹੈ ਵੀ ਗੁਰੂ ਘਰ ਦੇ ਵਿੱਚ ਜਿਹੜਾ ਮਾਸ ਖਾਣਾ ਕੋਈ ਮਾੜਾ ਨਹੀਂ ਹੈ, ਜਾਇਜ਼ ਹੀ ਹੈ। ਜੇ ਕਿਤੇ ਐਸਾ ਹੁੰਦਾ ਫਿਰ ਉਹ ਜਾੜੀ ਤੋਂ ਮਾਰਾ ਪੱਕਿਆ ਪਕਾਇਆ ਖਾ ਹੀ ਲੈਂਦੇ, ਫਿਰ ਅੰਨ ਕਿਉਂ ਸ਼ਾਹੂਕਾਰ ਤੋਂ ਮੰਗਾਉਣਾ ਸੀ, ਅਤੇ ਫਿਰ ਅੰਨ ਦੀ ਬਖਸ਼ਿਸ਼ ਆਪ ਜੀ ਨੇ ਕਿਉਂ ਕਰਨੀ ਸੀ। ਸਗੋਂ ਉਹ ਲੋਕ ਜਿਹੜੇ ਮਾਸ ਖਾਂਦੇ ਸੀ ਉਹਨਾਂ ਨੂੰ ਵੀ ਇਹ ਮਾਸ ਖਾਣਾ ਛਡਾ ਕੇ ਅੰਨ ਖਾਣ ਲਈ ਆਪ ਜੀ ਨੇ ਲਾਇਆ ਹੈ। ਸੋ ਇੱਥੋਂ ਇਹ ਇਤਿਹਾਸ ਵਿੱਚੋਂ ਸਾਨੂੰ ਐਨ ਇਕੱਠ ਜਿਹੜੀ ਦਲੀਲ ਹੈ, ਇਕੱਠ ਪ੍ਰਮਾਣ ਪ੍ਰਾਪਤ ਹੁੰਦਾ ਹੈ। ਸੋ ਇਸ ਨੂੰ ਮਨ ਵਿੱਚ ਛੁਰਾਈਏ, ਆਪਣੀ ਮਨਮਤ ਛੱਡੀਏ। ਲੋਕ ਪ੍ਰਲੋਕ ਸੁਖੀ ਸਹੇਲੇ ਹੋ ਜਾਵਾਂਗੇ। ਲੋਕ ਪ੍ਰਲੋਕ ਕੋ ਸੁਖ ਦੀਨ, ਸ੍ਰੀ ਹਰਿ ਕੋ ਤੁਮਰੋ ਤਨ ਚੀਨ, ਸਭ ਹਿਨ ਕੋ ਧੀਰਜ ਦੇ ਸਵਾਮੀ, ਗਮਨ ਕੀਓ ਪੁਨ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਲੋਕ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਪਰੋ, ਹਾਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਹਾਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੁਰੇ ਪਾ, ਜੋ ਸਰਦਾ ਕਰ ਸੇ ਬੰਧੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਧੇ, ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ।